ਸਾਹਿਬ ਜੀਓ, ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ, ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ, ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ, ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਇ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋ, ਵਾਹਿਗੁਰੂ ਸਾਹਿਬ ਜੀਓ। ਪੁਨ ਇੱਕ ਦਿਨ ਬੈਠੇ ਗੁਣ ਖਾਨੀ, ਕਰਨਾ ਲੋਚਨ ਬਿਖੈ ਮਹਾਨੀ, ਦੋਹਰਾ ਫਿਰਣਾ ਖਹਿਰਾ ਜੋਦ ਦੋਏ, ਜਗ ਆਸਾ ਧਰ ਆਸ, ਆਏ ਪਰੇ ਪਾਇਨ ਪਦਮ, ਪੁਨ ਬੈਠੇ ਪ੍ਰਭ ਪਾਸ। ਪੁਨ ਇੱਕ ਦਿਨ ਬੈਠੇ ਗੁਣ ਖਾਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਬਹੁਤ ਹੀ ਸੁੰਦਰ ਸਿਵਾਨ ਸਜ ਰਿਹਾ ਹੈ। ਗੁਰਬਾਣੀ ਦਾ ਪਾਠ ਜਾਪ ਹੋਇਆ ਹੈ, ਗੁਰਬਾਣੀ ਦਾ ਕੀਰਤਨ ਹੋਇਆ ਹੈ, ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਹੈ। ਆਪਾਂ ਕੀਰਤਨ ਤੋਂ ਉਪਰੰਤ ਸੰਗਤ ਰੂਪ ਵਿੱਚ ਜੁੜ ਕੇ ਇਤਿਹਾਸ ਸਰਵਣ ਕਰਦੇ ਚਲੇ ਜਾ ਰਹੇ ਹਾਂ। ਕੁਝ ਦਿਨ ਤੋਂ ਇਹ ਜਿਹੜੇ ਪ੍ਰਸੰਗ ਹੈ ਗੁਰਸਿੱਖਾਂ ਦੇ ਪ੍ਰਾਰੰਭ ਹੋਏ ਹੋਏ ਹੈ, ਜੋ ਚਾਰ ਉਦਾਸੀਆਂ ਪੂਰੀਆਂ ਕਰਨ ਤੋਂ ਸਤਿਗੁਰੂ ਜੀ ਨੇ ਪੱਕੇ ਤੌਰ 'ਤੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਪਣਾ ਆਸਣ ਜਮਾ ਲਿਆ ਸੀ, ਸੰਗਤ ਪੈਮਗਤ ਕੰਮ ਕਰ ਦਿੱਤੀ ਸੀ, ਦੋਵੇਂ ਸਮੇਂ ਦੀ ਬਾਣ ਸਜਦੇ ਸਨ, ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਸਨ। ਜਿਹੜੇ ਗੁਰੂ ਕੇ ਸਿੱਖ ਗੁਰੂ ਮਹਾਰਾਜ ਤੋਂ ਭਰੋਸਾ ਹੈ, ਸਿੱਖੀ ਧਾਰੀ ਹੈ, ਉਹ ਸਮੇਂ ਸਮੇਂ ਅਨੁਸਾਰ ਮਹਾਰਾਜ ਕੋਲ ਆਉਂਦੇ ਜਾਂਦੇ ਰਹੇ, ਆਪਣਾ ਤਰ੍ਹਾਂ ਤਰ੍ਹਾਂ ਦੀਆਂ ਸ਼ੰਕਾ ਦੀ ਨਿਵਰਤੀ ਲਈ ਸਤਿਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਪ੍ਰਸ਼ਨ ਕਰਦੇ ਰਹੇ। ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਯਥਾਰਥ ਰੂਪ ਵਿੱਚ ਉੱਤਰ ਦਿੰਦੇ ਰਹੇ, ਉਹ ਗੁਰਸਿੱਖਾਂ ਦੇ ਪ੍ਰਸੰਗ ਆਪਾਂ ਪੜ੍ਹ ਸੁਣ ਰਹੇ ਹਾਂ। ਕੱਲ ਦੇ ਦੀਵਾਨ ਵਿੱਚ ਅਖੀਰਲੇ ਸਮੇਂ ਵਿੱਚ ਸੀਹਾਂ ਅਤੇ ਗੱਜਣ ਦੋਵੇਂ ਭਰਾ ਇਹ ਗੁਰੂ ਮਹਾਰਾਜ ਦੀ ਚਰਨ ਛਰਨ ਚੱਲ ਕੇ ਆਏ ਸਨ। ਇਹਨਾਂ ਨੇ ਕਿਹਾ ਕਿ ਮਹਾਰਾਜ ਜਿਸ ਤਰ੍ਹਾਂ ਸਾਡੀ ਕਲਿਆਣ ਹੋਵੇ, ਸਾਡਾ ਭਲਾ ਹੋ ਜਾਏ, ਯਮਾਂ ਦੇ ਬਸ ਨਾ ਪਈਏ, 84 ਦੇ ਚੱਕਰ ਤੋਂ ਬਚ ਜਾਈਏ, ਉਹ ਮਹਾਰਾਜ ਸਾਨੂੰ ਸਭ ਬਚਨਾਂ ਦੁਆਰਾ ਸਭ ਉਪਦੇਸ਼ ਦੇਵੋ ਜੀ। ਗੁਰੂ ਮਹਾਰਾਜ ਕਹਿਣ ਲੱਗੇ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ, ਇਹਦੇ ਨਾਲ ਹੀ ਤੁਹਾਡਾ ਛੁਟਕਾਰਾ ਹੋ ਜਾਏਗਾ, ਭਲਾ ਹੋ ਜਾਏਗਾ, ਜਮਾਂ ਤੋਂ ਛੁੱਟ ਜਾਓਗੇ। ਫਿਰ ਕਹਿਣ ਲੱਗੇ ਮਹਾਰਾਜ ਵਾਹਿਗੁਰੂ ਜੋ ਗੁਰਮੰਤਰ ਹੈ ਇਹਦੇ ਅਰਥ ਕਰਕੇ ਦੱਸ ਦਿਓ। ਜਿਸ ਤਰ੍ਹਾਂ ਆਪ ਜੀ ਨੇ ਕਿਹਾ ਵੀ ਵਾਹ ਨਾਮ ਅਚਰਜ ਦਾ ਹੈ, ਉਹ ਜਿਹੜਾ ਅਚਰਜ ਸਰੂਪ ਇੱਕੋ ਇੱਕ ਪਰਮੇਸ਼ਰ ਅਕਾਲ ਪੁਰਖ ਹੀ ਹੈ, ਅਤੇ ਗੋਹ ਨਾ ਹਨੇਰੇ ਦਾ ਹੈ, ਰੂਹ ਨਾ ਪ੍ਰਕਾਸ਼ ਦਾ ਹੈ, ਜੋ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦੇਵੇ, ਐਸਾ ਜੋ ਅਚਰਜ ਸਰੂਪ ਪਰਮੇਸ਼ਰ ਹੈ ਉਸਨੂੰ ਕਹਿੰਦੇ ਨੇ ਵਾਹਿਗੁਰੂ। ਸੋ ਇਸੇ ਤਰ੍ਹਾਂ ਉਹਦਾ ਵੀ ਜਪਣ ਜਿਹੜਾ ਜਪਣਾ ਹੈ ਤੁਸੀਂ ਉਹ ਵੀ ਕਰ ਸਕਦੇ ਹੋ। ਜਦੋਂ ਅੰਦਰ ਨੂੰ ਸਵਾਸ ਜਾਵੇ ਉਦੋਂ ਵਾਹ ਕਹਿਣਾ, ਜਦੋਂ ਸਵਾਸ ਮੁੱਖ ਤੋਂ ਬਾਹਰ ਨੂੰ ਜਾਵੇ ਉਸਨੂੰ ਗੁਰੂ ਆਖਣਾ, ਜਾਂ ਸਾਸ ਸਾਸ ਸਿਮਰਤ ਗੋਬਿੰਦ ਵਾਲੀ ਗੱਲ ਵੀ ਅੰਦਰ ਨੂੰ ਸਵਾਸ ਜਾਂਦਾ ਸਿਮਰਨ ਕਰਨਾ। ਕਈ ਗੁਰਮੁਖ ਇਸ ਤਰ੍ਹਾਂ ਵੀ ਉਹ ਵਾਹਿਗੁਰੂ ਮੰਤਰ ਜਪਣ ਦਾ ਕੋਈ ਢੰਗ ਤਰੀਕਾ ਜਿਹਾ ਦੱਸਦੇ ਨੇ, ਜਿਹੜਾ ਵਾਹ ਵਾਹ ਅੱਖਰ ਹੈ ਉਹਦਾ ਜਿਹੜਾ ਧਿਆਨ ਧਰਦਿਆਂ ਧੁੰਨੀ ਵਿੱਚ ਉਹਦਾ ਉਚਾਰਨ ਕਰਨਾ, ਅਤੇ ਜਿਹੜਾ ਹਾ ਹੈ ਉਹਦਾ ਹਿਰਦੇ ਵਿੱਚ ਧਿਆਨ ਧਰਦਿਆਂ ਉਚਾਰਨ ਕਰਨਾ, ਜਿਹੜਾ ਗੁੱਗਾ ਹੈ ਉਹਦਾ ਕੰਠ ਵਿੱਚ ਗਲੇ ਵਿੱਚ ਧਿਆਨ ਧਰਦਿਆਂ ਉਚਾਰਨ ਕਰਨਾ, ਜਿਹੜਾ ਰੂਹ ਹੈ ਰਾਰਾ ਹੈ ਉਹਦਾ ਮੱਥੇ ਵਿੱਚ ਮਸਤਕ ਵਿੱਚ ਧਿਆਨ ਧਰਦਿਆਂ ਉਹ ਜਾਪ ਕਰਨਾ ਹੈ। ਸੋ ਰਹੁ ਵਿਚਾਰੇ ਤਾਂ ਆਪੋ ਆਪਣੇ ਖਿਆਲ ਨੇ, ਪਰ ਪੰਜ ਪਿਆਰੇ ਜਦੋਂ ਸਾਨੂੰ ਅੰਮ੍ਰਿਤ ਛਕਾਉਂਦੇ ਹੋ ਤਾਂ ਸਿੱਧੇ ਜਾਪ ਕਰਾਉਂਦੇ ਆ ਪੰਜ ਵਾਰੀ, ਭਾਈ ਇਹਦਾ ਗੁਰਮੰਤਰ ਦਾ ਤੁਸੀਂ ਜਾਪ ਪਹਿਲਾਂ ਕਰਨਾ ਹੈ, ਫਿਰ ਹੌਲੀ ਹੌਲੀ ਮਰਨਾ ਹੀ ਸਿਮਰ ਰੂਪ ਹੋ ਜਾਏਗਾ, ਮਰਨਾ ਹੀ ਅੰਦਰ ਹੁੰਦਾ ਰਹੇਗਾ, ਫਿਰ ਸਵਾਸ ਸਵਾਸ ਰਾਹੀ ਹੋ ਜਾਏਗਾ, ਫਿਰ ਅੰਦਰ ਹਿਰਦੇ ਵਿੱਚ ਵਸ ਜਾਏਗਾ, ਫਿਰ ਰੋਮ ਰੋਮ ਰਵਿਆ ਹਰ ਰਾਮ ਵਾਲੀ ਗੱਲ ਹੋ ਜਾਏਗੀ। ਹਜੇ ਤਾਂ ਸਿੱਧਾ ਹੀ ਹੈ ਵੀ ਜਿਸ ਤਰ੍ਹਾਂ ਅਸੀਂ ਮੁੱਖ ਵਿੱਚ ਰੋਟੀ ਦੀ ਬੁਰਕੀ ਗ੍ਰਾਹੀ ਪਾਈਏ ਚਿਸੀਏ, ਜੇ ਉਹਨੂੰ ਅੰਦਰ ਲੰਘਾਉਣ ਦੀ ਲੋੜ ਤਾਂ ਨਹੀਂ ਹੈ, ਵੀ ਯਤਨ ਕਰੀਏ ਉਹ ਬੁਰਕੀ ਦੀ ਚਿੱਥੀ ਜਾਈਏ, ਅਤੇ ਸਹਿਜੇ ਆਪੇ ਹੀ ਅੰਦਰ ਗਲੇ ਤੋਂ ਹੇਠਾਂ ਉੱਤਰ ਜਾਂਦੀ ਲੰਘ ਜਾਂਦੀ ਹੈ। ਇਸ ਤਰ੍ਹਾਂ ਮੁੱਖ ਤੋਂ ਵਾਹਿਗੁਰੂ ਵਾਹਿਗੁਰੂ ਜਪਣ ਨਾਲ ਜੋ ਬੁਰਕੀ ਨੂੰ ਚਿੱਥਣਾ ਹੈ ਮੁੱਖ ਨਾਲ ਜਾਂ ਜਵਾਨ ਨਾਲ ਜਿਹੜਾ ਜਪਣਾ ਹੈ, ਸਮਝ ਲਓ ਬੁਰਕੀ ਵਾਂਗੂ ਚਿੱਥਣਾ ਹੀ ਹੈ, ਜਿਵੇਂ ਉਹ ਅੰਦਰ ਨੂੰ ਆਪੇ ਹੇਠਾਂ ਨੂੰ ਲੰਘਦੀ ਹੈ, ਇਹ ਵੀ ਹਿਰਦੇ ਵਿੱਚ ਚਲਿਆ ਜਾਂਦਾ ਹੇਠਾਂ ਉੱਤਰ ਜਾਂਦਾ ਹੈ। ਸੋ ਰਹੁ ਵਿਚਾਰ ਗੁਰੂ ਮਹਾਰਾਜ ਨੇ ਦੱਸਿਆ ਵੀ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ, ਇਹਦੇ ਅਰਥ ਵੀ ਦੱਸ ਦਿੱਤੇ ਵੀ ਵਾਹ ਦਾ ਅਰਥ ਹੈ ਅਚਰਜ ਸਰੂਪ ਪਰਮੇਸ਼ਰ ਹੈ, ਗੋ ਨੋ ਅਗਿਆਨ ਦੇ ਹਨੇਰੇ ਦਾ, ਰੂਹ ਨੋ ਗਿਆਨ ਦੇ ਪ੍ਰਕਾਸ਼ ਦਾ ਹੈ, ਜਿਹੜਾ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਦੇ ਵੀ ਕੋ ਅਚਰ ਸਰੂਪ ਪਰਮੇਸ਼ਰ ਹੀ, ਇਸ ਕਰਕੇ ਉਸ ਕੋ ਕਹੀਏ ਹੈ ਵਾਹਿਗੁਰੂ। ਇਸੇ ਤਰ੍ਹਾਂ ਫਿਰ ਜਪਣ ਲੱਗ ਪਏ। ਇੱਕ ਵਾਰੀ ਇਹਨਾਂ ਦੇ ਘਰ ਦੇ ਵੀ ਸਿੰਘਾਂ ਦੇ ਲੜਕੀ ਦਾ ਵਿਆਹ ਰਚਿਆ ਗਿਆ ਸੀ, ਹਲਵਾਈ ਲਵਾਇਲ ਵਗੈਰਾ ਲਾ ਕੇ ਮਠਿਆਈਆਂ ਪਕਾ ਕੇ ਨਾ ਘਰ ਵਿੱਚ ਰੱਖ ਲਈਆਂ, ਸੰਗਤ ਜ਼ਿਆਦਾ ਆ ਗਈ, ਉਹ ਸਾਰੀ ਸ਼ਖਸ਼ ਆ ਗਈ, ਜਿਹਦੇ ਘਰ ਬਾਰੇ ਕੋਈ ਚਿੰਤਾ ਜਾ ਕਰੇ ਵੀ ਹੁਣ ਬਰਾਤ ਕੀ ਖਾਊਗੀ। ਪਰ ਇਹ ਸ਼ਰਧਾਲੂ ਸੀ, ਭਰੋਸੇ ਵਾਲਾ ਸਿੱਖ ਸੀ ਭਾਈ ਸਿੰਘਾਂ। ਕਹਿਣ ਲੱਗਿਆ, ਗੁਰੂ ਮਹਾਰਾਜ ਸਿੱਖਾਂ ਦੀ ਇੱਜ਼ਤ ਪੋ ਰੱਖੇ, ਆਪੇ ਰੱਖਣਗੇ, ਤੂੰ ਫਿਕਰ ਨਾ ਕਰ। ਸੰਗਤ ਤਾਂ ਚਲੀ ਗਈ ਅਤੇ ਉਧਰੋਂ ਬਰਾਤ ਆ ਗਈ ਅਤੇ ਉਸ ਵੇਲੇ ਸਿੰਘਾਂ ਉਹਨਾਂ ਨੂੰ ਸਤਿਕਾਰ ਵਾਸਤੇ ਲਿਆਉਣ ਵਾਸਤੇ ਤਿਆਰ ਹੋਇਆ। ਢੁਕਾਜਾ ਕੀਤਾ ਹੈ, ਬਰਾਤ ਉੱਤਰ ਪਈ। ਫਿਰ ਚਿੰਤਾ ਕਰ ਰਹੀ ਵੀ ਇੰਨੀ ਵੱਡੀ ਬਰਾਤ ਆ ਗਈ ਹੈ, ਹੁਣ ਕੀ ਕੁਝ ਖਵਾਇਆ ਜਾਏਗਾ। ਸੰਗਤ ਤਾਂ ਸਭ ਕੁਛ ਆ ਗਈ, ਕੋਈ ਨਹੀਂ ਹੈਗਾ ਪਕਵਾਨ। ਪਰ ਸਿੰਘ ਨੇ ਹੱਥ ਜੋੜ ਕੇ ਜਪੁ ਜੀ ਦਾ ਪਾਠ ਕਰਕੇ ਦਰਵਾਜ਼ੇ ਅੱਗੇ ਖੜ੍ਹ ਕੇ ਅਤੇ ਅਰਦਾਸ ਕਰ ਦਿੱਤੀ ਵੀ ਮਹਾਰਾਜ ਹੁਣ ਤੁਸੀਂ ਕਿਰਪਾ ਕਰੋ। ਅਜੇ ਚੰਦਰਾ ਜਾ ਖੋਲ੍ਹਿਆ, ਦਰਵਾਜ਼ਾ ਖੋਲ੍ਹਿਆ ਅਤੇ ਮਕਾਨ ਸਾਰਾ ਮਠਿਆਈ ਨਾਲ ਭਰਿਆ ਪਿਆ। ਇਸ ਤਰ੍ਹਾਂ ਫਿਰ ਉਹ ਬਰਾਤੀਆਂ ਨੂੰ ਪੰਗਤ ਵਿੱਚ ਬਿਠਾ ਕੇ ਖੁੱਲ੍ਹੇ ਗੱਫੇ ਛਿਪਾ ਦਿੱਤੇ। 5 ਦਿਨ ਤੱਕ ਬਰਾਤ ਨੂੰ ਘਰ ਵਿੱਚ ਰੱਖਿਆ ਹੈ ਅਤੇ ਕੋਈ ਉਹ ਭੋਜਨ ਦਾ ਘਾਟਾ ਹੀ ਨਹੀਂ ਹੋਇਆ, ਨਿਊਨਤਾ ਨਹੀਂ ਹੋਈ ਹੈ। ਇਸ ਤਰ੍ਹਾਂ ਫਿਰ ਜੋ ਕੋਈ ਸਤਿਕਾਰ ਸਹਿਤ ਦੇਣਾ ਦੇਣਾ ਸੀ ਉਹ ਦੇ ਦੂ ਕੇ ਵਿਦਿਆ ਕਰ ਦਿੱਤਾ ਅਤੇ ਸਾਰੇ ਜਿਹੜੇ ਗੁਰੂ ਕੇ ਸਿੱਖ ਇਹਦੇ ਵਿੱਚ ਆਏ ਉਹ ਕਹਿੰਦੇ ਵੀ ਇਹ ਤਾਂ ਮਹਾਰਾਜ ਨੇ ਆਪਣੇ ਕੁਝ ਸਿੱਖਾਂ ਦੀ ਇੱਜ਼ਤ ਉਹ ਰੱਖੀ ਹੈ, ਇਹ ਬਹੁਤ ਹੀ ਮਹਾਨ ਹੈ ਅਤੇ ਸਤਿਗੁਰੂ ਵੀ ਇਹਨਾਂ ਦੇ ਮਹਾਨ ਹੈ। ਹੋਰ ਲੋਕਾਂ ਨੂੰ ਵੀ ਮਹਾਰਾਜ ਅਤੇ ਇਹਨਾਂ ਦੇ ਘਰ ਦੇ ਵਿੱਚ ਇੰਨੀ ਇਹ ਬਰਾਤ ਦੀ ਸੇਵਾ ਹੋਣ ਤੋਂ, ਪਦਾਰਥਾਂ ਦੇ ਅਟੁੱਟ ਵਰਤਣ ਤੋਂ ਸ਼ਰਧਾ ਹੋਇਆ ਹੀ ਹੈ। ਸਗੋਂ ਹੋਰਨਾਂ ਦੇ ਹਿਰਦੇ ਵਿੱਚ ਪ੍ਰੇਮਾ ਭਗਤੀ ਪ੍ਰਗਟ ਹੋ ਗਈ ਹੈ। ਇਸ ਤਰ੍ਹਾਂ ਦੇ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤੇ ਸਨ। ਅਜੇ ਅੱਜ ਅੱਗੇ ਜਿਵੇਂ ਕੁਛ ਪ੍ਰਸੰਗ ਆ ਰਿਹਾ ਹੈ ਉਹ ਜਿਵੇਂ ਉਹਦਾ ਆਪਾਂ ਸਾਰੇ ਆਪੋ ਆਪਣੇ ਮਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਧਿਆਨ ਦੁਆਰਾ ਲਾ ਕੇ ਪ੍ਰਸੰਗ ਸੁਣੀਏ ਜੀ। ਪੁੰਨ ਇੱਕ ਦਿਨ ਬੈਠੇ ਗੁਣ ਖਾਨੇ, ਭਾਈ ਬਾਲਾ ਜੀ ਤਥਾ ਕਵੀ ਸੰਤੋਖ ਸਿੰਘ ਜੀ ਉਹ ਕਹਿ ਰਹੇ ਆ ਕਥਾ ਸੁਣਨ ਵਾਲੇ ਸਰੋਤਿਆਂ ਨੂੰ ਕਿ ਸਰੋਤਿਓ, ਇੱਕ ਦਿਨ ਦੀ ਗੱਲ ਹੈ, ਗੁਣਾਂ ਦੇ ਖਾਣ ਗੁਣਾਂ ਦੇ ਘਰ ਸਤਿਗੁਰੂ ਜੀ ਦੀਵਾਨ ਵਿੱਚ ਬੈਠੇ ਸਨ ਸ੍ਰੀ ਕਰਤਾਰਪੁਰ ਸਾਹਿਬ ਵਿਖੇ। ਕਰਨਾ ਲੋਚਨ ਵਿਖੇ ਮਹਾਨੇ, ਜਿਸ ਗੁਰੂ ਨਾਨਕ ਸਾਹਿਬ ਦੇ ਨੇਤਰਾਂ ਵਿੱਚ ਬਹੁਤ ਹੀ ਮਹਾਨ ਮਹਾਨ ਕਿਰਪਾ ਹੈ, ਕਿਰਪਾ ਭਰੇ ਨੇਤਰਾਂ ਸਹਿਤ ਹਨ। ਦੋਹਰਾ ਫਿਰਨਾ ਖਹਿਰਾ ਜੋਧ ਦੋਏ, ਭਾਈ ਬਾਲਾ ਜੀ ਕਹਿੰਦੇ ਉਸ ਸਮੇਂ ਮਹਾਰਾਜ ਦੇ ਦੀਵਾਨ ਵਿੱਚ ਹਜ਼ੂਰੀ ਵਿੱਚ ਖਹਿਰਾ ਗੋਦ ਦਾ ਭਾਈ ਫਿਰਨਾ ਜੀ ਆਏ ਹੈ, ਦੂਸਰੇ ਖਡੂਰ ਸਾਹਿਬ ਦੇ ਵਾਸੀ ਭਾਈ ਜੋਧ ਜੀ ਸਨ, ਜਿਨ੍ਹਾਂ ਦੁਆਰਾ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਭਾਈ ਲਹਿਣਾ ਜੀ ਨੂੰ ਪ੍ਰੇਰਨਾ ਹੋਈ ਸੀ। ਖਡੂਰ ਸਾਹਿਬ ਵਿੱਚ ਬਾਕੀ ਸਾਰੇ ਦੇਵੀ ਦੇ ਪੂਜਕ ਸਨ, ਇੱਕੋ ਇੱਕ ਖਡੂਰ ਸਾਹਿਬ ਦੇ ਵਿੱਚ ਕੋਈ ਸਿੱਖ ਸੀ ਤਾਂ ਭਾਈ ਇਹ ਜੋਧ ਸੀ। ਇਹਦੇ ਨਾਲ ਜਦੋਂ ਗੁਰੂ ਅੰਗਦ ਸਾਹਿਬ ਜਿਨ੍ਹਾਂ ਦਾ ਪਹਿਲਾ ਨਾਮ ਲਹਿਣਾ ਜੀ ਮੇਲ ਮਿਲਾਪ ਹੋਇਆ, ਬਾਣੀ ਦੇ ਸ਼ਬਦ ਸੁਣੇ ਅਤੇ ਉਸ ਵੇਲੇ ਕਹਿਣ ਲੱਗੇ ਵੀ ਜਿਸ ਗੁਰੂ ਨਾਨਕ ਸਾਹਿਬ ਜੀ ਦੇ ਇਹ ਤੋਂ ਸ਼ਬਦ ਪੜ੍ਹ ਰਹੇ ਹੈ ਉਹਨਾਂ ਦੇ ਦਰਸ਼ਨ ਹੋ ਸਕਦੇ ਹੈ? ਕਹਿੰਦੇ ਹਾਂ। ਇਹਨਾਂ ਨੂੰ ਉਹ ਜਿਹੜਾ ਇਹਨਾਂ ਦਾ ਸਹੁਰਾ ਦੇਵੀ ਚੰਦ ਚੜ੍ਹਾਈ ਕਰ ਗਿਆ ਸੀ ਉਹ ਹਮੇਸ਼ਾ ਦੇਵੀ ਦੇ ਯਾਤਰਾ ਕਰਨ ਲਈ ਹਰ ਸਾਲ ਹੀ ਬੜਾ ਭਾਰੀ ਵੱਡਾ ਸਾਰਾ ਜੱਥਾ ਜਿਹਾ ਲੈ ਕੇ ਜਾਇਆ ਕਰਦਾ ਸੀ। ਉਹਦੇ ਚੜ੍ਹਾਈ ਕਰਨ ਤੋਂ ਬਾਅਦ ਫਿਰ ਜਿਹੜੇ ਉਹ ਯਾਤਰਾ ਕਰਨ ਵਾਲੇ ਸੀ ਇਹਨਾਂ ਨੂੰ ਪ੍ਰੇਰਨ ਲੱਗੇ ਵੀ ਉਹ ਤਾਂ ਹੁਣ ਅੱਖਾਂ ਮੀਚ ਗਏ, ਹੁਣ ਤੁਸੀਂ ਅੱਗੇ ਹੋ ਕੇ ਚੱਲਿਆ ਕਰੋ। ਇਹ ਕਹਿਣ ਲੱਗੇ ਵੀ ਨਾਲ ਤਾਂ ਚੱਲ ਪਾਂਗੇ, ਪਹਿਲਾਂ ਕਰਤਾਰਪੁਰ ਸਾਹਿਬ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਂਗੇ, ਉਹਨਾਂ ਦੀ ਯਾਤਰਾ ਕਰਾਂਗੇ, ਉਦੋਂ ਬਾਅਦ ਅੱਗੇ ਕਹਿਣਗੇ। ਤਾਂ ਮਹਾਰਾਜ ਜ਼ਿਆਦਾ ਲਾਭ ਹੋ ਜਾਏਗਾ। ਜਿੱਧਰ ਮਰਜ਼ੀ ਲੈ ਕੇ ਚੱਲੋ, ਫਿਰ ਉਸ ਵੇਲੇ ਇਹ ਜੋਰ ਅਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਜਿਹਨਾਂ ਦਾ ਪਹਿਲਾ ਨਾਮ ਲੈਣਾ ਸੀ, ਉਹ ਸੰਘ ਨੂੰ ਜੱਥੇ ਨੂੰ ਨਾਲ ਲੈ ਕੇ ਉਹ ਕਰਤਾਰਪੁਰ ਸਾਹਿਬ ਆ ਪਹੁੰਚੇ ਸਨ। ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ, ਇਹ ਸਾਡੇ ਗੁਰਦੁਆਰਾ ਗੱਦੀ ਦੇ ਮਾਲਕ ਹਨ, ਉਸ ਵੇਲੇ ਅੱਗਾ ਲੈਣ ਵਾਸਤੇ ਆ ਗਏ ਸੀ ਪੈਦਲ, ਅਤੇ ਘੋੜੀ ਉੱਪਰ ਚੜ੍ਹੇ ਚੜ੍ਹਾਏ ਜਗ੍ਹਾ ਤਕਾਨੀਆਂ ਕਰਦੇ ਵੀ ਕਿੱਧਰ ਦੀ ਜਾਈਏ, ਕਿਸ ਤਰ੍ਹਾਂ ਮਹਾਰਾਜ ਦੇ ਦਰਸ਼ਨ ਦਾਰ ਹੁਣ ਪਹਿਲੀ ਵਾਰ ਆਏ ਸਨ। ਇਹ ਮਹਾਰਾਜ ਕਹਿੰਦੇ ਵੀ ਕਿਵੇਂ ਖੜੋਤੇ ਹੋ? ਕਹਿੰਦੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਹੈ, ਕਿੱਧਰ ਦੀ ਜਾਈਏ, ਪਹਿਲੀ ਵਾਰ ਆਏ ਹਾਂ। ਮਹਾਰਾਜ ਕਹਿੰਦੇ ਕੋਈ ਨਾ, ਅਸੀਂ ਅੱਗੇ ਅੱਗੇ ਚੱਲਦੇ ਹਾਂ, ਤੁਸੀਂ ਮਗਰ ਮਗਰ ਚਲੇ ਜਾਓ। ਘੋੜੀ ਉੱਪਰ ਚੜ੍ਹੇ ਚੜ੍ਹਾਏ ਗੁਰੂ ਅੰਗਦ ਸਾਹਿਬ ਜੀ ਇਸੇ ਤਰ੍ਹਾਂ ਆ ਗਏ ਸਨ, ਅਤੇ ਉਹ ਵੱਡੇ ਦਰਵਾਜ਼ੇ ਰਾਹੀਂ ਕਹਿੰਦੇ ਵੀ ਇੱਥੇ ਦੀ ਪ੍ਰਸ਼ੇਸ਼ ਹੋ ਕੇ ਪੰਛੀਆਂ ਵਗੈਰਾ ਕਰਕੇ ਅੰਦਰ ਚਲੇ ਜਾਓ, ਤੁਹਾਨੂੰ ਜਿਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਉਹਨਾਂ ਦੇ ਦਰਸ਼ਨ ਹੋ ਜਾਣਗੇ। ਇਹ ਇਸ ਤਰ੍ਹਾਂ ਉਤਰ ਕੇ ਉਹ ਪੰਛੀਆਂ ਵਗੈਰਾ ਕਰਕੇ ਜਿੱਥੇ ਉਹ ਦੀਵਾਨ ਸਜਦੇ ਸੀ ਉੱਥੇ ਜਦੋਂ ਗਏ ਨੇ, ਉਹਨੂੰ ਜਾਣ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਜਿਹੜਾ ਉਹ ਪਿਛਲੀ ਤਰਫ ਛੋਟਾ ਜਿਹਾ ਦਰਵਾਜ਼ਾ ਸੀ ਉਹਦੇ ਰਾਹੀਂ ਆ ਕੇ ਅੰਦਰ ਬੈਠ ਗਏ ਸਨ। ਜਦੋਂ ਨਮਸਕਾਰ ਕਰਕੇ ਤੱਕਿਆ ਤਾਂ ਕਹਿੰਦੇ ਇਹ ਤਾਂ ਵੀ ਸਾਨੂੰ ਰਸਤਾ ਦੱਸਦੇ ਆਏ ਹੈ, ਇਹ ਗੁਰੂ ਨਾਨਕ ਸਾਹਿਬ ਸੀ, ਅਸੀਂ ਤਾਂ ਬਹੁਤ ਇਹਨਾਂ ਦੀ ਬੇਅਦਬੀ ਕਰ ਬੈਠੇ, ਇਹ ਘੋੜੀ ਉੱਪਰ ਚੜ੍ਹੇ ਚੜ੍ਹਾਏ ਹੈ, ਇਹ ਪੈਦਲ ਚੱਲ ਕੇ ਆਏ ਹੈ, ਇਹ ਤਾਂ ਬਹੁਤ ਨਿਰਾਦਰ ਹੋ ਗਿਆ ਸਾਡੇ ਵੱਲੋਂ, ਅਚਨਚੇਤ ਬੇਅਦਬੀ ਹੋ ਗਈ ਇਹਨਾਂ ਦੀ, ਕਿਉਂ ਅਪਰਾਮ ਜੇ ਹੋਏ, ਬੇਸ਼ੋਕ ਜਾ ਕਰ ਰਹੇ ਹੈ। ਮਹਾਰਾਜ ਕਹਿਣ ਲੱਗੇ ਵੀ ਕੀ ਗੱਲ ਹੈ, ਸ਼ੋਕ ਕਿਉਂ ਕਰ ਰਹੇ ਹੋ? ਕਹਿੰਦੇ ਮਹਾਰਾਜ ਬਹੁਤ ਵੱਡੀ ਭੁੱਲ ਗਲਤੀ ਹੋ ਗਈ, ਬੇਅਦਬੀ ਹੋ ਗਈ, ਮਹਾਰਾ ਪੈਦਲ ਚੱਲਦੇ ਆਏ, ਮੈਂ ਘੋੜੀ ਉੱਪਰ ਚੜ੍ਹਿਆ ਚੜ੍ਹਾਇਆ ਆ, ਮੈਂ ਤਾਂ ਤੁਹਾਥੋਂ ਬਹੁਤ ਵੱਡਾ ਲਾਭ ਲੈਣਾ ਸੀ, ਇਹ ਅਚਨਚੇਤ ਹੋ ਗਿਆ। ਮਹਾਰਾ ਕਹਿੰਦੇ ਤੇਰਾ ਨਾਮ ਕੀ ਹੈ? ਕਹਿੰਦੇ ਲੈਣਾ ਹੈ ਜੀ। ਕਹਿੰਦੇ ਮਹਾਰਾ ਫਿਰ ਕੀ ਹੈ? ਕਹਿੰਦੇ ਨਾਮ ਹੀ ਹੈ ਤੇਰਾ ਇਹੋ, ਵੀ ਜਿਹਨੇ ਕੋਈ ਲੈਣਾ ਹੁੰਦਾ ਨਾ ਕਿਸੇ ਤੋਂ, ਤੇ ਉਹ ਵੱਡਾ ਹੁੰਦਾ, ਦੇਣ ਵਾਲਾ ਛੋਟਾ ਹੁੰਦਾ ਹੈ, ਇਸ ਕਰਕੇ ਸਾਡੇ ਵੱਲੋਂ ਤੂੰ ਲੈਣ ਵਾਲਾ ਹੈ, ਤੂੰ ਵੱਡਾ ਹੈ, ਲੈਣ ਵਾਲਾ ਘੋੜੀ 'ਤੇ ਚੜ੍ਹ ਕੇ ਆਉਂਦਾ, ਅਸੀਂ ਦੇਣ ਵਾਲੇ ਹੈ, ਪੈਦਲ ਚੜ੍ਹ ਕੇ ਕੋਈ ਫਿਕਰ ਨਾ ਕਰ। ਇੰਨਾ ਬਚਨ ਕਹਿਣ ਤੋਂ ਬਸ ਮਨ ਫਿਰ ਗਿਆ ਵੀ ਕਿਧਰੇ ਨਹੀਂ ਜਾਣਾ ਹੈ, ਇਹਨਾਂ ਦੇ ਚਰਨਾਂ ਵਿੱਚ ਹੀ ਰਹਿਣਾ, ਇਹਨਾਂ ਦੀ ਸੇਵਾ ਕਰਕੇ ਇਹਨਾਂ ਦੀ ਪ੍ਰਸੰਨਤਾ ਪ੍ਰਾਪਤ ਕਰਨੀ ਹੈ। ਰਾਤ ਕੱਟੀ, ਜਦੋਂ ਦਿਨ ਜਾ ਚੜ੍ਹਿਆ, ਉਹ ਨਾਲ ਦੇ ਸਾਥੀ ਕਹਿੰਦੇ ਜੀ ਚੱਲੋ ਜੀ, ਅਤੇ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਵੀ ਅਸੀਂ ਤਾਂ ਜਿੱਥੇ ਆਉਣਾ ਸੀ ਉੱਥੇ ਆ ਗਏ, ਅਸੀਂ ਤਾਂ ਨਹੀਂ ਹੁਣ ਦੇਵੀ ਦੂਵੀ ਦੇ ਚਾਲੇ ਜਾਣਾ, ਤੁਸੀਂ ਜਾਣਾ ਤਾਂ ਜਾਓ। ਇਸ ਕਰਕੇ ਸਾਡਾ ਤਾਂ ਮਨ ਇੱਥੇ ਮੰਨ ਗਿਆ ਹੈ, ਯਾਨੀ ਇਸ ਤਰ੍ਹਾਂ ਉਹ ਅੱਗੇ ਲੱਗ ਕੇ ਚੱਲੇ ਸਨ। ਕਈ ਜਿਹੜੇ ਇਤਿਹਾਸਕਾਰ ਆ, ਢਾਡੀ ਸਾਹਿਬਾਨ ਹੈ, ਉਹ ਐਵੇਂ ਹੀ ਹੁਣ ਹੋਇਆ ਮਹਾਰਾਜ ਅਤੇ ਦੂਸਰ ਸਪੀ ਜਾਂਦੇ ਵੀ ਮਹਾਰਾਜ ਪਹਿਲਾਂ ਦੇਵੀ ਦੇ ਯਾਤਰਾ ਕਰਨ ਲਈ ਸੰਗੀਆਂ ਸਾਥੀਆਂ ਨੂੰ ਲਿਆਇਆ ਕਰਦੇ ਸੀ, ਅਤੇ ਫਿਰ ਇੱਕ ਵਾਰੀ ਕਰਤਾਰਪੁਰ ਸਾਹਿਬ ਆ ਗਏ, ਫਿਰ ਉਦੋਂ ਬਾਅਦ ਨਹੀਂ ਗਏ। ਨਹੀਂ, ਇਤਿਹਾਸ ਵਿੱਚ ਐਸੇ ਪ੍ਰਸੰਗ ਨਹੀਂ ਹੈ ਵੀ ਲੈ ਕੇ ਗਏ, ਇਹ ਤਾਂ ਸੰਘ ਨੂੰ ਲੈ ਕੇ ਚੱਲੇ ਸੀ, ਪਰ ਪਹਿਲਾਂ ਕਰਤਾਰਪੁਰ ਸਾਹਿਬ ਵਿੱਚ ਆ ਗਏ, ਇੱਥੇ ਹੀ ਜਵਾਬ ਦੇ ਦਿੱਤਾ ਸੀ ਸੰਗੀਆਂ ਸੇ, ਅਸੀਂ ਵੀ ਜਿੱਥੇ ਆਉਣਾ ਸੀ ਉੱਥੇ ਆ ਗਏ, ਤੁਸੀਂ ਜਿੱਥੇ ਜਾਣਾ ਜਾਓ। ਸੋ ਇਸ ਕਰਕੇ ਜੋਧ ਜਿਹੜਾ ਗੁਰਸਿੱਖ ਸੀ ਨਾ, ਇਹਦੇ ਰਾਹੀਂ ਆਪ ਜੀ ਦਾ ਇਸ ਪਾਸੇ ਮੰਨ ਗਿਆ ਸੀ, ਜਿਸ ਕਰਕੇ ਇੱਥੇ ਪ੍ਰਸੰਗ ਵੀ ਭਾਈ ਜੋਧ ਜੀ ਅਤੇ ਖੈਰੇ ਗੋਦ ਦਾ ਭਾਈ ਫਿਰਨਾ ਜੀ, ਇਹ ਦੋਵੇਂ ਮਨ ਵਿੱਚ ਜਿਗਿਆਸਾ ਧਾਰ ਕੇ ਮੁਕਤੀ ਦੀ ਇੱਛਾ ਰੱਖ ਕੇ ਸਤਿਗੁਰੂ ਦੇ ਚਰਨ ਸ਼ਰਨ ਆਏ ਹਨ। ਜਗਿਆਸਾ ਧਰ ਆਸ ਮੁਕਤੀ ਦੀ ਇੱਛਾ ਰੱਖ ਕੇ ਇਸ ਤਰ੍ਹਾਂ ਜਗਿਆਸੂ ਬਣ ਕੇ ਆਸਾ ਰੱਖ ਕੇ ਆਸਾ ਧਰ ਕੇ ਆਏ ਪਰੇ ਪਾਏ ਨਪਦਮ ਦੋਵੇਂ ਜਿਹੜੇ ਫਿਰਨਾ ਤੇ ਜੋਰ ਜੀ ਮਹਾਰਾਜ ਦੀ ਆ ਕੇ ਚਰਨਾ ਕਮਲਾਂ ਤੇ ਢਹਿ ਪਏ ਹਨ। ਕੁਨ ਬੈਠੇ ਪ੍ਰਭ ਪਾਸ ਦੋਵੇਂ ਜਾਣੇ ਹੱਥ ਜੋੜ ਕੇ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਬੈਠ ਗਏ ਸਜ ਗਏ ਚੌਪਈ ਹੱਥ ਬੰਦ ਅਰਦਾਸ ਉਚਾਰੀ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਅੱਗੇ ਇਹਨਾਂ ਨੇ ਅਰਦਾਸ ਕੀਤੀ ਹੈ ਹਮ ਆਏ ਅਬ ਸ਼ਰਨ ਤੁਮਾਰੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੀ ਦੋਵੇਂ ਆਪ ਜੀ ਦੇ ਚਰਨ ਸ਼ਰਨ ਵਿੱਚ ਚੱਲ ਕੇ ਆਏ ਹਾਂ ਨਿਜ ਉਪਦੇਸ਼ ਕਰੋ ਵਖਿਆਨਾ ਮਹਾਰਾਜ ਕਿਰਪਾ ਕਰਕੇ ਆਪਣਾ ਜਿਹੜਾ ਸੋ ਉਪਦੇਸ਼ ਹੈ ਸਾਨੂੰ ਆਖੋ ਜੀ ਜਿਸ ਪ੍ਰਕਾਰ ਹੈ ਹਮ ਕਲਿਆਣਾ ਉਪਦੇਸ਼ ਦੇ ਕਮਾਉਣ ਨਾਲ ਸਾਡੀ ਮਹਾਰਾਜ ਦੋਹਾਂ ਦੀ ਕਲਿਆਣ ਹੋ ਜਾਏ ਸਾਡੀ ਮੁਕਤੀ ਹੋ ਜਾਏ ਸਿੱਖੀ ਪ੍ਰਾਪਤ ਮਨ ਮਹਿ ਹੋਵੇ ਹੈ ਮਹਾਰਾ ਉਪਦੇਸ਼ ਧਾਰਨ ਨਾਲ ਸਾਡੇ ਮਨ ਦੇ ਵਿੱਚ ਆਪ ਦੀ ਜਿਹੜੀ ਸਿੱਖੀ ਹੈ ਉਹਦੀ ਵੀ ਸਹੀ ਮਿਹਨਤ ਵਿੱਚ ਪ੍ਰਾਪਤੀ ਹੋ ਜਾਏ ਬਹੁਰਨ ਕਬਹੂ ਕਾਲ ਬਿਗੋਵੇ ਹੈ ਇਸ ਕਰਕੇ ਮੁੜ ਕੇ ਜਿਹੜਾ ਕਾਲ ਹੈ ਸਾਨੂੰ ਖੱਜਲ ਖਰਾਬ ਨਾ ਕਦੇ ਕਰੇ ਪ੍ਰਭ ਭਾਖਿਓ ਮਨ ਨੀਵੇਂ ਜੋਏ ਗੁਰੂ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਦਾ ਮਨ ਨੀਵਾ ਹੁੰਦਾ ਨਿਮਰਤਾ ਸਹਿਤ ਹੁੰਦਾ ਹੈ ਨਾ ਤਿਨਕੋ ਸਿੱਖੀ ਪ੍ਰਾਪਤ ਹੋ ਉਹਨਾਂ ਪੁਰਸ਼ਾਂ ਨੂੰ ਸਹਿਜੇ ਹੀ ਜਿਹੜੀ ਸਿੱਖੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ ਦੋਹਰਾ ਸੇਵਾ ਜੋ ਤੁਮ ਪਾਸਤੇ ਇਸ ਕਰਕੇ ਵੀ ਜੋ ਵੀ ਗੁਰੂ ਕੇ ਸਿੱਖਾਂ ਦੀ ਸਿੱਖੀ ਧਾਰਨ ਵਾਲਿਆਂ ਦੀ ਸੇਵਾ ਤੁਹਾਡੇ ਕੋਲੋਂ ਸਿੱਖਣ ਕੀ ਹੋਇਆ ਗੁਰੂ ਕੇ ਸਿੱਖਾਂ ਦੀ ਹੋ ਆਵੇ ਹੋ ਸਕੇ ਤੋ ਕਰੀਏ ਹਿਤ ਕਰ ਹਿਰਦੇ ਹਿਰਦੇ ਵਿੱਚ ਬੜਾ ਪ੍ਰੇਮ ਕਰਕੇ ਗੁਰਸਿੱਖਾਂ ਦੀ ਸੇਵਾ ਕਰਦੇ ਰਹੀਏ ਪੱਗ ਪਖਾਰ ਮੁਖ ਪਾਏ ਗੁਰੂ ਕੇ ਸਿੱਖ ਉਹਨਾਂ ਦੇ ਚਰਨ ਧੋਈਏ ਇਸੇ ਤਰ੍ਹਾਂ ਛਕਣ ਛਕਾਉਣ ਵਾਸਤੇ ਉਹਨਾਂ ਦੇ ਮੁਖ ਵਿੱਚ ਭੋਜਨ ਪਾਈਏ ਭੋਜਨ ਛਕਾਈਏ ਉਹਨਾਂ ਨੂੰ ਚੌਪਈ ਪਿਛਲੀ ਨਿਸ਼ਾ ਕਰੋ ਇਸ਼ਨਾਨ ਹਮੇਸ਼ਾ ਪਿਛਲੀ ਰਾਤ ਉੱਠ ਕੇ ਇਸ਼ਨਾਨ ਕਰਿਆ ਕਰੋ ਸਦਾ ਸ਼ਬਦ ਅਭਿਆਸ ਪ੍ਰਮਾਣਾ ਹਮੇਸ਼ਾ ਜਿਹੜਾ ਵਾਹਿਗੁਰੂ ਗੁਰ ਸ਼ਬਦ ਹੈ ਇਹਦਾ ਕਹਿੰਦੇ ਅਭਿਆਸ ਕਰਿਆ ਕਰੋ ਇਹਨੂੰ ਚੰਗਾ ਮੰਨ ਕੇ ਮਨ ਨੀਵੇਂ ਸਤ ਸੰਗਤ ਜਾਏ ਮਨ ਨੂੰ ਬਹੁਤ ਨੀਵਾਂ ਨਿਮਰਤਾ ਸਹਿਤ ਕਰਕੇ ਸਤਸੰਗਤ ਵੀ ਜਾਇਆ ਕਰੋ ਗੁਰ ਕੋ ਸ਼ਬਦ ਸੁਣੋ ਹਿਤ ਲਾਏ ਪ੍ਰੇਮ ਲਾ ਕੇ ਜੋ ਗੁਰੂ ਦੇ ਸ਼ਬਦ ਬਾਣੀ ਹੈ ਉਹਨੂੰ ਸੁਣਿਆ ਕਰੋ ਜਾਨਹੁ ਵਾਹਿਗੁਰੂ ਕੋ ਸਵਾਮੀ ਆਪਣਾ ਜਿਹੜਾ ਸਵਾਮੀ ਹੈ ਉਹ ਵਾਹਿਗੁਰੂ ਨੂੰ ਜਾਣੋ ਦਾਸ ਆਪ ਨੂੰ ਲਖੋ ਸੁਖਾਮੀ ਆਪਣੇ ਆਪ ਨੂੰ ਵਾਹਿਗੁਰੂ ਜੀ ਦੇ ਦਾਸ ਹਾਂ ਵੀ ਅਸੀਂ ਕੱਚੇ ਪਿੱਲੇ ਦੇ ਹਾਂ ਕਚਿਆਈ ਵਾਲੇ ਹਾਂ ਪੱਕੇ ਨਹੀਂ ਹਾਂ ਉਗਣਾ ਵਾਲੇ ਹਾਂ ਸਮਝੋ ਗੁਰਬਾਣੀ ਕੋ ਮੰਨਣ ਸੋ ਕਰਨਾ ਇਸੇ ਤਰ੍ਹਾਂ ਗੁਰਬਾਣੀ ਦਾ ਜੋ ਕਿ ਕਿਹਾ ਹੈ ਉਹਨਾਂ ਦੇ ਜਿਹੜਾ ਭਰੋਸਾ ਧਾਰਨਾ ਹੈ ਸੁਣ ਕੇ ਮੰਨਣ ਜ਼ਰੂਰ ਕਰਨਾ ਹੈ ਜੇ ਚਾਹਤ ਹੋ ਭਵ ਤੇ ਤਰਨਾ ਇਹ ਦੋਵੇਂ ਤੁਸੀਂ ਸੰਸਾਰ ਸਮੁੰਦਰ ਤੋਂ ਤਰਿਆ ਚਾਹੁੰਦੇ ਹੋ ਤਾਂ ਇਹ ਬਾਣੀ ਦਾ ਮੰਨਣ ਕਰਿਆ ਕਰੋ ਜੋ ਬਾਣੀ ਕਹਿੰਦੀ ਉਹਦੇ 'ਤੇ ਭਰੋਸਾ ਧਾਰ ਕੇ ਅਮਲ ਕਰਿਆ ਕਰੋ ਇਸੇ ਤਰ੍ਹਾਂ ਵਾਹਿਗੁਰੂ ਨੂੰ ਸਵਾਮੀ ਸਮਝੋ ਮਨ ਨੀਵਾਂ ਕਰਕੇ ਸੰਗਤ ਵਿੱਚ ਆਇਆ ਕਰੋ ਪਿਛਲੀ ਰਾਤ ਉੱਠ ਕੇ ਇਸ਼ਨਾਨ ਕਰਿਆ ਕਰੋ ਗੁਰਮੰਤਰ ਵਾਹਿਗੁਰੂ ਦਾ ਅਭਿਆਸ ਕਰਿਆ ਕਰੋ ਦੋਹਰਾ ਸਿੱਖੀ ਸਿੱਖ ਸਤਿਗੁਰੂ ਤੇ ਇਸ ਤਰ੍ਹਾਂ ਦੀ ਜਿਹੜੀ ਸਿੱਖਿਆ ਹੈ ਸਤਿਗੁਰੂ ਦੇ ਪਾਸੋਂ ਇਹ ਦੋਹਾਂ ਨੇ ਸਿੱਖ ਲਈ ਤੈਸੀ ਕੀਨੀ ਕਾਰ ਦੇਵੇ ਜਾ ਕੇ ਉਸੇ ਤਰ੍ਹਾਂ ਦੀ ਕਾਰ ਸੇਵੀ ਉਸੇ ਤਰ੍ਹਾਂ ਇਹ ਕਰਨ ਲੱਗ ਪਏ ਹਨ। ਜਨਮ ਮਰਨ ਛੁੱਟ ਕਾਸ਼ਟ ਤੇ ਕਵੀ ਸੰਤੋਖ ਸਿੰਘ ਜੀ ਤਥਾ ਭਾਈ ਬਾਲਾ ਜੀ ਕਹਿੰਦੇ ਹੇ ਸਰੋਤਿਓ, ਜਨਮ ਮਰਨ ਦੇ ਦੁੱਖ ਤੋਂ ਇਹਨਾਂ ਦਾ ਛੁਟਕਾਰਾ ਹੋ ਗਿਆ ਸੀ। ਤਿੰਨ ਕੋ ਭਇਓ ਉਧਾਰ, ਉਹਨਾਂ ਦਾ ਭਾਵ ਦੋਵੇਂ ਗੁਰਸਿੱਖਾਂ ਦਾ ਉਧਾਰ ਹੋ ਗਿਆ ਸੀ। ਚੌਪਈ ਇਸ ਪ੍ਰਕਾਰ ਸੋ ਨਰਨ ਅਨੇਕੰ, ਬਾਲਾ ਜੀ ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਸਰੋਤਿਓ, ਈਸ਼ਰਾਂ ਅਨੇਕਾਂ ਲੋਕਾਂ ਦਾ ਕਰ ਉਪਦੇਸ਼ ਦਿਓ ਸੋ ਵਿਵੇਕ। ਮਹਾਰਾਜ ਨੇ ਉਪਦੇਸ਼ ਦੇ ਕੇ ਬੇਨਤਾਂ ਨੂੰ ਕਹਿੰਦੇ ਵਿਵੇਕ ਵਿਸ਼ਿਆ ਗਿਆਨ ਬਖਸ਼ਿਆ, ਜੀਵ ਏਕਤਾ ਦਾ ਨਿਰਣਾ ਕਰਕੇ ਬਖਸ਼ਿਸ਼ ਕੀਤੀ। ਗ੍ਰੰਥ ਬਟਨ ਤੇ ਬਰਨੇ ਨਾਹੀ, ਇੰਨੇ ਗੁਰਸਿੱਖਾਂ ਦੇ ਪ੍ਰਸੰਗ ਹੈ, ਵਿਸ਼ ਕਰਕੇ ਵੀ ਜੇ ਮੈਂ ਸਾਰੇ ਕਹਾਂ ਗ੍ਰੰਥ ਬਹੁਤ ਵੱਧ ਜਾਊਗਾ। ਮੈਂ ਕਹਿੰਦੇ ਉਹ ਸਾਰੇ ਗੁਰਸਿੱਖਾਂ ਦੇ ਪ੍ਰਸੰਗ ਨਹੀਂ ਇੱਥੇ ਕਥਨ ਕੀਤੇ ਹਨ। ਮਤ ਅਨੁਸਾਰ ਕਛੁਕ ਮੈਂ ਪ੍ਰਾਹੀ, ਆਪਣੀ ਬੁੱਧੀ ਅਨੁਸਾਰ ਕੁਝ ਗੁਰਸਿੱਖਾਂ ਦੇ ਪ੍ਰਸੰਗ ਮੈਂ ਤੁਹਾਨੂੰ ਕਹੇ ਨੇ, ਆਖੇ ਹਨ, ਸੁਣਾਏ ਹਨ। ਦੋਹਰਾ ਨਮੋ ਸਾਰਦਾ ਕੋ ਸਦਾ, ਅਗਲਾ ਪ੍ਰਸੰਗ ਪ੍ਰਾਰੰਭ ਕਰਨ ਤੋਂ ਪਹਿਲਾਂ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਚੇਤਨ ਸੱਤਾ ਉਹਦਾ ਮਹਿਮਾ ਦਾ ਮੰਗਲ ਕਰ ਰਹੇ ਹੈ, ਜੋ ਸ੍ਰੇਸ਼ਟ ਗਿਆਨ ਦੀ ਦਾਤਾ ਦੇਣ ਵਾਲੀ ਹੈ। ਪਰਮੇਸ਼ਰ ਵਾਹਿਗੁਰੂ ਦੀ ਚੇਤਨ ਸਦਾ ਉਸਨੂੰ ਹਮੇਸ਼ਾ ਨਮਸਕਾਰ ਹੈ ਮੇਰੇ ਕਵੀ ਵੱਲੋਂ। ਸੁਮਤ ਹਿਰਦੇ ਪ੍ਰਕਾਸ਼ ਮੈਂ ਮੰਗੀ ਕਰਦਾ, ਹੇ ਪਰਮੇਸ਼ਰ ਦੀ ਚੇਤਨ ਸੱਤਾ ਸ੍ਰੇਸ਼ਟ ਗਿਆਨ ਨੂੰ ਦੇਣ ਵਾਲੀ, ਮੇਰੇ ਹਿਰਦੇ ਅੰਦਰ ਜਿਹੜੀ ਸ੍ਰੇਸ਼ਟ ਮਤ ਹੈ ਉਹ ਪ੍ਰਕਾਸ਼ ਕੀ ਹੈ ਪ੍ਰਗਟ ਕਰ ਦੇਵੋ, ਆਤਮ ਵਿਸ਼ੇਣੀ ਬੁੱਧੀ ਹਿਰਦੇ ਵਿੱਚ ਪ੍ਰਗਟ ਕਰ ਦੇਵੋ। ਕਿਰਪਾ ਧਾਰ ਪੂਰਨ ਕਰੋ, ਇਸ ਆਤਮ ਵਿਸ਼ੇਣੀ ਦੁਆਰਾ ਕਿਰਪਾ ਧਾਰ ਕੇ ਮੇਰੇ ਪਾਸੋਂ ਜਿਹੜਾ ਗ੍ਰੰਥ ਹੈ, ਇਹ ਜਿਹੜਾ ਇਤਿਹਾਸ ਹੈ ਤੁਸੀਂ ਪੂਰਨ ਕਰਵਾ ਲਵੋ। ਸ੍ਰੀ ਗੁਰ ਕੋ ਇਤਿਹਾਸ ਵਾਲੇ ਜੋ ਗੁਰੂ ਨਾਨਕ ਸਾਹਿਬ ਦਾ ਸੋਹਣਾ ਇਤਿਹਾਸ, ਸੋਹਣੀ ਕਥਾ, ਸੋਹਣਾ ਪ੍ਰਸੰਗ ਹੈ। ਸ੍ਰੀ ਬਾਲਾ ਸੰਦੁਰ ਵਾਚ ਚੌਪਈ ਸੁਣੀਏ ਸ੍ਰੀ ਤੇਹ ਤ੍ਰੇਹਣ ਕੁਲ ਮੌਰੰਗ, ਬਾਲਾ ਜੀ ਸੰਧੂ ਗੋ ਦੇ ਕਹਿੰਦੇ ਹੇ ਤ੍ਰੇਹਣਾ ਦੀ ਕੁਲ ਦੇ ਮੁਕਟ ਸ਼੍ਰੋਮਣੀ ਗੁਰੂ ਅੰਗਦ ਸਾਹਿਬ ਮਹਾਰਾਜ, ਅਗਲਾ ਪ੍ਰਸੰਗ ਅਗਲੀ ਕਥਾ ਮੇਰੇ ਪਾਸੋਂ ਸੁਣ ਲਈਏ। ਪ੍ਰਭ ਕੀ ਕਥਾ ਅਗਾਰੀ ਔਰ, ਗੁਰੂ ਮਹਾਰਾਜ ਜੀ ਅੱਗੇ ਹੋਰ ਕਥਾ ਹੈ। ਸਿੱਖੀ ਕੀ ਸਰਤਾ ਵਿਸਤਾਰੀ, ਗੁਰੂ ਨਾਨਕ ਸਾਹਿਬ ਦੇ ਸਿੱਖੀ ਦੀ ਨਦੀ ਕਹਿੰਦੇ ਫਲਾਣਾ ਕੀਤੀ ਹੈ। ਜੈ ਕਹਿ ਸਗਰੇ ਜਗਤ ਮਝਾਰੀ, ਜਿੱਥੇ ਕਿੱਥੇ ਸਾਰੇ ਸੰਸਾਰ ਦੇ ਵਿੱਚ ਹੀ। ਸਿੱਖਣ ਕੇ ਮਨ ਮੀਨ ਸਮਾਨਾ, ਗੁਰੂ ਕੇ ਸਿੱਖਾਂ ਦੇ ਮਨ ਹੈ ਉਹ ਤਾਂ ਕਹਿੰਦੇ ਮੱਛਾਂ ਦੇ ਸਮਾਨ ਹੈ, ਬਰਾਬਰ ਹੈ। ਚਾਹੇ ਨਾ ਬਿਰਹਿ ਹੋਹੇ ਹੱਥ ਪ੍ਰਾਣਾ, ਹਾਂ ਸਿੱਖੀ ਰੂਪੀ ਨਦੀ ਤੋਂ ਵਿਛੋੜਾ ਨਹੀਂ ਚਾਹੁੰਦੇ ਹਨ, ਭਾਵੇਂ ਪ੍ਰਾਣ ਨਾਸ ਕਿਉਂ ਹੋ ਨਾ ਹੋ ਜਾਣ। ਲਾਗੇ ਕਰਨ ਸ਼ਬਦ ਅਭਿਆਸਾ, ਜਿੰਨੇ ਗੁਰੂ ਕੇ ਸਿੱਖ ਹੈ ਸਿੱਖੀ ਧਾਰ ਕੇ ਸਾਰੇ ਗੁਰ ਸ਼ਬਦ ਦਾ ਮੂਲ ਮੰਤਰ ਵਾਹਿਗੁਰੂ ਦਾ ਅਭਿਆਸ ਕਰਨ ਲੱਗ ਪਏ। ਸਿਮਰਨ ਸਤ ਨਾਮ ਪ੍ਰਕਾਸ਼ਾ, ਹਰ ਪਾਸੇ ਸਤ ਨਾਮ ਵਾਹਿਗੁਰੂ ਦਾ ਜਿਹੜਾ ਸਿਮਰਨ ਕਰਨਾ ਹੈ ਪ੍ਰਗਟ ਪ੍ਰਸਿੱਧ ਹੋ ਗਿਆ ਹੈ। ਸਿੱਖੀ ਭਾਉ ਦੇਖ ਬੇਹਤਾ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਵੀ ਇਹ ਸਿੱਖਾਂ ਦਾ ਗੁਰਸਿੱਖੀ ਨਾਲ ਕਿੰਨਾ ਕੁ ਪ੍ਰੇਮ ਪਿਆਰ ਹੈ, ਉਹ ਸਿੱਖੀ ਨਾਲ ਪ੍ਰੇਮ ਦੇਖਣ ਵਾਸਤੇ। ਗਮਨ ਕੀਨ ਬੇਦੀ ਕੁਲ ਕੇਤਾ, ਇੱਕ ਦਿਨ ਬੇਦੀਆਂ ਦੇ ਕੁਲ ਦੇ ਸ਼੍ਰੋਮਣੀ ਰੋਹ ਤੁਝਾਰੂ ਸਤਿਗੁਰੂ ਜੀ ਨੇ ਕਰਤਾਰਪੁਰ ਸਾਹਿਬ ਤੋਂ ਚੱਲਣਾ ਕੀਤਾ। ਮੁਝਕੋ ਆਪਣੇ ਲੀਨ ਸੰਗਾਰੇ, ਬਾਲਾ ਜੀ ਕਹਿੰਦੇ ਜਾਣ ਸਮੇਂ ਮੈਨੂੰ ਆਪਣੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਲੈ ਲਿਆ। ਪਹੁੰਚੇ ਇੱਕ ਪੁਰ ਜਾਏ ਮਝਾਰੇ, ਗੁਰੂ ਨਾਨਕ ਸਾਹਿਬ ਜੀ ਚੱਲੇ ਇੱਕ ਸ਼ਹਿਰ ਵਿੱਚ ਜਾ ਪਹੁੰਚੇ ਹਨ। ਸਿੱਖ ਤਿਖਾਣ ਬਸਹਿ ਤੇ ਥਾਨਾ, ਉਸ ਸ਼ਹਿਰ ਦੇ ਸਥਾਨ ਦੇ ਵਿੱਚ ਇੱਕ ਤਰਖਾਣ ਜਾਤੀ ਦਾ ਸਿੱਖ ਵਸਦਾ ਸੀ। ਜੇ ਕੀ ਅਲਪ ਚਲ ਹੈ ਗੁਜਰਾਨਾ, ਇਸ ਤਰਖਾਣ ਸਿੱਖ ਦੀ ਐਵੇਂ ਬੜੀ ਮੋਟੀ ਜੀ ਗੁਜ਼ਾਰ ਚੱਲਦੀ, ਮਸਾਂ ਮਸਾਂ ਹੀ ਪਾਲਣ ਪੋਸਣ ਟੱਬਰ ਦਾ ਹੁੰਦਾ ਸੀ। ਕਰੈ ਸੇਵ ਸਿੱਖਨ ਕੀ ਸੋਏ, ਫਿਰ ਵੀ ਉਹ ਜਿਹੜਾ ਗਰੀਬ ਸਿੱਖ ਹੈ ਸਿੱਖਾਂ ਦੀ ਸੇਵਾ ਜ਼ਰੂਰ ਕਰਦਾ ਸਦਾ ਹੈ ਸੀ ਅਸਨ ਅਚਾਵਹਿ ਜੋ ਘਰ ਹੋਏ ਜਿਹੜਾ ਘਰ ਦੇ ਰੁਖਾ ਮਿਸਾ ਉਹ ਗੁਰਸਿੱਖਾਂ ਨੂੰ ਆਇਆਂ ਨੂੰ ਇਹ ਸ਼ਿਕਾ ਦਿੰਦਾ ਹੁੰਦਾ ਸੀ ਸਾਂਝ ਜੇ ਹੋਏ ਨਾ ਪ੍ਰਾਪਤ ਪ੍ਰਾਤ ਵੀ ਇੰਨੀ ਸੀ ਕਹਿੰਦੇ ਜੇ ਸ਼ਾਮ ਨੂੰ ਭੋਜਨ ਛਕਣ ਲਈ ਪ੍ਰਾਪਤ ਹੋ ਗਿਆ ਅਗਲੇ ਸਵੇਰ ਨਹੀਂ ਇਹ ਛਕਣ ਨੂੰ ਕੋਈ ਹੁੰਦਾ ਸੀ ਹਾਥ ਨਾ ਆਏ ਆਹਾਰ ਅਗਾਤ ਰਜਮਾ ਜਿਹੜਾ ਭੋਜਨ ਇਹਨਾਂ ਦੇ ਪਰਿਵਾਰ ਦੇ ਹੱਥ ਵਿੱਚ ਨਹੀਂ ਆਉਂਦਾ ਸੀ ਰੱਜ ਕੇ ਨਹੀਂ ਖਾਂਦੇ ਸਨ ਮਸਾਂ ਹੀ ਮਸਾਂ ਜਿਵੇਂ ਥੋੜਾ ਬਹੁਤਾ ਖਾ ਕੇ ਗੁਜ਼ਾਰਾ ਕਰਦੇ ਸਨ ਜੋ ਘਰ ਹੋਵੇ ਸਿੱਖਣ ਖਵਾਵੇ ਜੋ ਵੀ ਰੁੱਖਾ ਸਿੱਖਾ ਘਰ ਵਿੱਚ ਹੁੰਦਾ ਹੈ ਜੋ ਸਿੱਖ ਆ ਜਾਂਦੇ ਉਹਨਾਂ ਛਕਾ ਦਿੰਦੇ ਨਹ ਜੇ ਹੋਏ ਤਾਂ ਬਜ਼ਾਰ ਚ ਸੋ ਲਿਆਵੇ ਹੈ ਜੇ ਘਰ ਦੇ ਵਿੱਚ ਭੋਜਨ ਦਾ ਬੰਦੋ ਨਾ ਹਾ ਹੋਵੇ ਤਾਂ ਗੁਰਸਿੱਖਾਂ ਦੇ ਘਰਾਂ ਵਿੱਚੋਂ ਇਹ ਜਿਹੜਾ ਤਰਖਾਣ ਸਿੱਖ ਹੈ ਮੰਗ ਕੇ ਵੀ ਲੈ ਆਉਂਦਾ ਹੈ ਦੋਹਰਾ ਜਾਵੇ ਜਾਚਨ ਸਿੱਖ ਹਿਤ ਪਹਿਲੇ ਜਦੋਂ ਗੁਰੂ ਕੇ ਸਿੱਖ ਆ ਜਾਂਦੇ ਉਹਨਾਂ ਨੂੰ ਪ੍ਰਸ਼ਾਦ ਛਕਾਉਣ ਵਾਸਤੇ ਪ੍ਰਸ਼ਾਦਾ ਮੰਗਣ ਲਈ ਸਿੱਖਾਂ ਦੇ ਘਰੇ ਚਲਿਆ ਜਾਂਦਾ ਹੈ ਨਿਜ ਹਿਤ ਜਾਤ ਨਸੋਏ ਆਪਣੇ ਛਕਣ ਛਕਾਉਣ ਵਾਸਤੇ ਕਹਿੰਦੇ ਪ੍ਰਸ਼ਾਦੇ ਮੰਗਣ ਵਾਸਤੇ ਨਹੀਂ ਜਾਂਦਾ ਹੈ ਜਿਉਂ ਜਿਉਂ ਜਿਉਂ ਤਿਉਂ ਅਸਨ ਕਰਾਵੇ ਗੱਲ ਕੀ ਜਿਹੜਾ ਗਰੀਬ ਸਿੱਖ ਹੈ ਜਿਵੇਂ ਕਿਵੇਂ ਹੋਵੇ ਆਏ ਗੁਰਸਿੱਖਾਂ ਨੂੰ ਭੋਜਨ ਛਕਾਉਂਦਾ ਸਿੱਖ ਆਏ ਜੇ ਕੋਈ ਕੋਈ ਇਹਦੇ ਘਰ ਦੇ ਵੀ ਸਿੱਖ ਚੱਲ ਕੇ ਆ ਜਾਏ ਸਿੱਖਾਂ ਦੇ ਘਰਾਂ ਵਿੱਚੋਂ ਮੰਗ ਕੇ ਪ੍ਰਸ਼ਾਦੇ ਵੀ ਲਿਆ ਕੇ ਛਕਾ ਦਿੰਦਾ ਹੈ ਪਰ ਆਹ ਭਾਵੇਂ ਭੁੱਖਾ ਤਿਆਹ ਰਹੇ ਫੇਰ ਨਹੀਂ ਇਹ ਮੰਗਦਾ ਹੈ ਚੌਪਈ ਪਹੁੰਚੇ ਤੇ ਨਿਕੇਤ ਪ੍ਰਭ ਜਾਏ ਭਾਈ ਬਾਲਾ ਜੀ ਕਹਿੰਦੇ ਇਹੋ ਜਿਹੜਾ ਗਰੀਬ ਤਰਖਾਣ ਸਿੱਖ ਉਹਦੇ ਘਰ ਵਿੱਚ ਜਾ ਕੇ ਮਹਾਰਾਜ ਜਾ ਪਹੁੰਚੇ ਬੰਧਨ ਕਰ ਹੀ ਸਿੱਖ ਤਬ ਤਾਏ ਸਿੱਖ ਨੇ ਮਹਾਰਾਜ ਨੂੰ ਆਇਆ ਦੇਖ ਕੇ ਦੌੜ ਕੇ ਜਾ ਕੇ ਚਰਨਾਂ ਤੇ ਨਮਸਕਾਰ ਕੀਤੀ ਨਿਜ ਨਾਰੀ ਸੋ ਗੇਰਾ ਉਚਾਰੀ ਆਪਣੀ ਪਤਨੀ ਦੇ ਨਾਲ ਇਸਨੇ ਗੱਲਬਾਤ ਆਖੀ ਹੈ ਪੂਰਨ ਕਰੋ ਆਹਾਰ ਤਿਆਰੀ ਆਪਣੇ ਘਰ ਵਿੱਚ ਗੁਰੂ ਨਾਨਕ ਸਾਹਿਬ ਜੀ ਮਾਲਕ ਆ ਕੇ ਚੱਲ ਕੇ ਆ ਗਏ ਛੇਤੀ ਦੇ ਕੇ ਤੂੰ ਭੋਜਨ ਤਿਆਰ ਕਰ ਇਹਨਾਂ ਦੇ ਛਕਣ ਲਈ ਕਹਿਓ ਧੀਏ ਤੂੰ ਸਭ ਕੁਛ ਜਾਣਾ ਹੈ ਉਸ ਵੇਲੇ ਪਤਨੀ ਨੇ ਢੰਗ ਜੇ ਨਾਲ ਕਿਹਾ ਵੀ ਹੇ ਪਤੀ ਤੂੰ ਸਭ ਕੁਛ ਜਾਣਦਾ ਹੀ ਹੈ ਸਮਝ ਰਹੀ ਹੈ ਭੋਜਨ ਹੋਵੇ ਜੇ ਅੰਨ ਅੰਨ ਹੈ ਤੂੰ ਘਰ ਦੇ ਵਿੱਚ ਕੋਈ ਅੰਨ ਲਿਆਏਗਾ ਆਟਾ ਦਾਲ ਲਿਆਏਗਾ ਫਿਰ ਹੀ ਇਹਨਾਂ ਦੇ ਛਕਣ ਵਾਸਤੇ ਭੋਜਨ ਤਿਆਰ ਹੋ ਸਕੇਗਾ ਇਉਂ ਸੁਣ ਕੇ ਗਮਨਿਓ ਪੁਰ ਮਾਹੀ ਇਸ ਤਰ੍ਹਾਂ ਪਤਨੀ ਤਾਂ ਸੁਣ ਕੇ ਸ਼ਹਿਰ ਦੇ ਵਿੱਚ ਚਲਾ ਗਿਆ ਹੈ ਜਿਹ ਕੋ ਜਾਚਹਿ ਦੇ ਸੁਨਾਹੀ ਇਹਦੇ ਕੋਲੋਂ ਕੋਈ ਅੰਨ ਪਾਣੀ ਆਟਾ ਦਾਲ ਮੰਗਦਾ ਮਹਾਰਾਜ ਨੇ ਪਰਖ ਲਾਈ ਉਹ ਕਦੇ ਕੋਈ ਦਿੰਦਾ ਹੀ ਨਹੀਂ ਇਸ ਨੂੰ ਅੰਨ ਪਾਣੀ ਦੋਹਰਾ ਸਿੱਖਣ ਮਿਸ ਇਹ ਮੰਗ ਕੇ ਇਹਦੇ ਘਰੋਂ ਜਾ ਕੇ ਮੰਗਦਾ ਉਹ ਕਹਿੰਦੇ ਐਵੇਂ ਸਿੱਖਾਂ ਦਾ ਬਹਾਨਾ ਜਾ ਲਾ ਕੇ ਮੰਗ ਮੰਗ ਖਾਂਦਾ ਕਰਤ ਆਪਣ ਗੁਜਰਾਨ ਤਾਂ ਆਪਣਾ ਗੁਜ਼ਾਰਾ ਹੈ ਕਹਿੰਦਾ ਸਾਡੇ ਸਿੱਖ ਘਰ ਆਏ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਮੈਨੂੰ ਦਿਓ ਦਾਲ ਰੋਟੀਆਂ ਅਸ ਕਹਿ ਦਿਓ ਨਾ ਕਿਛ ਦਿਸੂ ਇਸ ਤਰ੍ਹਾਂ ਜਿਹਦੇ ਸਿੱਖ ਦੇ ਕਰੇ ਗਿਆ ਉਹਨੇ ਇਸੇ ਕਿਹਾ ਕਿਸੇ ਨੇ ਕੁਛ ਨਹੀਂ ਦਿੱਤਾ ਇਸ ਨੂੰ ਬੈਠੋ ਛੂਛਾ ਆਨ ਸਾਰਾ ਇਹ ਗਰੀਬ ਸਿੱਖ ਘਰ ਦੇ ਵਿੱਚ ਖਾਲੀ ਆ ਕੇ ਬੈਠ ਗਿਆ ਨਿਰਾਸਾ ਜਾ ਹੋ ਕੇ ਚੌਪਈ ਤਿਸ ਦਿਨ ਰਾਜੇ ਛਿੰਜ ਪਵਾਈ ਜਦੋਂ ਮਹਾਰਾਜ ਆਏ ਨਾ ਇਹਦੇ ਘਰ ਦੇ ਵਿੱਚ ਉਸ ਵੇਲੇ ਇੱਥੋਂ ਦਾ ਜਿਹੜਾ ਰਾਜਾ ਸੀ ਉਸਨੇ ਛਿੰਜ ਜੀ ਪਵਾਈ ਹੈ ਜਿਹੜੇ ਮੱਲਾਂ ਨੇ ਜਿਹੜੀ ਕੁਸ਼ਤੀ ਆ ਘੋੜ ਜਿਹਾ ਉਹ ਸ਼ੁਰੂ ਜਾ ਕਰਵਾਇਆ ਇਸ ਕੇ ਚਿੱਤ ਚਿੰਤਾ ਅਤ ਛਾਈ ਜਿਹੜਾ ਇਹ ਗਰੀਬ ਸਿੱਖ ਹੈ ਇਹਦੇ ਚਿੱਤ ਵਿੱਚ ਬਹੁਤੀ ਚਿੰਤਾ ਛਾਈ ਹੋਈ ਹੈ ਜਾਂ ਆਈ ਹੋਈ ਪਾਠ ਹੈ ਹੋਰ ਚਿੰਤਾ ਆ ਰਹੀ ਚਿੰਤਾ ਲੱਗ ਰਹੀ ਹੈ ਕਹੇ ਕਹਾਂ ਤੇ ਅੰਨ ਖਵਾਰੋ ਆਪਣੇ ਮਨ ਵਿੱਚ ਹੀ ਕਹਿੰਦਾ ਹੈ ਕਿੱਥੋਂ ਲਿਆ ਕੇ ਗੁਰੂ ਨਾਨਕ ਸਾਹਿਬ ਨੂੰ ਮੈਂ ਅੰਨ ਛਕਾਵਾਂ ਭੋਜਨ ਛਕਾਵਾਂ ਢਿੱਕ ਮੋਹੇ ਰਹਿ ਜੇ ਬਿਨਾਂ ਆਹਾਰ ਗੁਰੂ ਨਾਨਕ ਸਾਹਿਬ ਮੇਰੇ ਘਰ ਦੇ ਵਿੱਚ ਭੋਜਨ ਛਕੇ ਤੋਂ ਬਗੈਰ ਰਹਿਣ ਤਾਂ ਮੈਨੂੰ ਸਿੱਖ ਨੂੰ ਤਰਕਾਰ ਹੈ ਦੇਖਣ ਚੱਲੇ ਅਨੇਕ ਤਮਾਸ਼ਾ ਬੈਠਾ ਚਿੰਤਾ ਕਰ ਰਿਹਾ ਇੱਧਰ ਜਿੱਥੇ ਉਹ ਕਹਿੰਦੇ ਕੁਸ਼ਤੀ ਹੋਣੀ, ਮੱਲਾਂ ਦਾ ਘੋੜ ਹੋਣਾ, ਉਹ ਤਮਾਸ਼ਾ ਜਾ ਦੇਖਣ ਵਾਸਤੇ ਸ਼ਹਿਰ ਦੇ ਲੋਕ ਚੱਲੇ ਹਨ। ਬੂਜਤ ਭਇਓ ਸੋ ਨਰ ਇੱਕ ਪਾਸਾ, ਇਹ ਵੀ ਘਰ ਦੇ ਵਿੱਚੋਂ ਬਾਹਰ ਆ ਕੇ ਗਰੀਬ ਸਿੱਖ ਜਿਹੜੇ ਜਾ ਰਹੇ ਉਹਨਾਂ ਦੇ ਪਾਸੋਂ ਪੁੱਛਣ ਲੱਗੇ ਵੀ ਕਿੱਧਰ ਨੂੰ ਜਾ ਰਹੇ ਹੋ ਤੁਸੀਂ, ਕਹਾਂ ਜਾਹੋ ਤਿੰਨ ਦੀਨ ਬਤਾਈ, ਕਿੱਧਰ ਨੂੰ ਜਾਣੇ ਇਕੱਠੇ ਹੋ ਕੇ। ਉਹਨਾਂ ਨੇ ਇਹ ਗਰੀਬ ਸਿੱਖ ਨੂੰ ਦੱਸ ਦਿੱਤਾ ਹੈ, ਧੂਪ ਵਹਿਰ ਹੈ ਛਿੰਜ ਪਵਾਈ, ਤੈਨੂੰ ਨੀ ਪਤਾ ਆਪਣੇ ਰਾਜੇ ਨੇ ਬਾਹਰ ਬਾਹਰ ਉਹ ਖੁੱਲੇ ਮੈਦਾਨ ਦੇ ਵਿੱਚ ਮੱਲਾਂ ਦਾ ਜਿਹੜਾ ਕੁਸ਼ਤੀ ਹੈ ਘੋੜ ਹੈ ਉਹਦਾ ਉਹ ਪ੍ਰਾਰੰਭਤਾ ਕਰੀ ਹੈ, ਬਾਹਰ ਬਾਹਰ ਘੋਲ ਕਰਵਾਉਣਾ, ਕੁਸ਼ਤੀ ਕਰਾਉਣੀ ਪਹਿਲਵਾਨਾਂ ਦੀ, ਸਹਿਸੋ ਰੁਪਈਏ ਜੀਤਾ ਹਲੇਵੈ, ਇਨਾਮ ਵੀ ਬਣਿਆ ਸਾਡੇ ਰਾਜੇ ਪਾਤਸ਼ਾਹ ਨੇ ਵੀ ਜਿਹੜਾ ਕੋਈ ਮੱਲ ਜਿੱਤ ਜਾਊ ਕਿਸੇ ਨੂੰ ਢਾ ਲੂਗਾ ਉਹ 1000 ਰੁਪਇਆ ਇਨਾਮ ਦਾ ਰਾਜੇ ਵੱਲੋਂ ਲਊਗਾ। ਹਾਰ ਹੈ ਅਰਧ ਤਾਂ ਹਿਤੇ ਦੇਵੈ, ਰਾਜੇ ਦਾ ਪਹਿਲਵਾਨ ਹੈ ਉਹਦੇ ਅੱਗੇ ਕਹਿੰਦੇ ਹਰ ਜਾਏਗਾ, ਜਿਹੜਾ ਪਹਿਲਵਾਨ ਟਹਿ ਜਾਏਗਾ ਕਹਿੰਦੇ ਰਾਜਾ ਉਹਨੂੰ 500 ਰੁਪਇਆ ਵੀ ਨਾਲ ਦੇਵੇਗਾ ਵੀ ਚਲੋ ਟਹਿ ਗਿਆ ਪਰ ਫਿਰ ਵੀ ਮੱਲ ਦੇ ਅੱਗੇ ਤਾਂ ਇਹ ਕੁਲਿਆ ਤਾਂ ਹੈ ਹੀ ਨਾ, 500 ਰੁਪਇਆ ਉਹਨੂੰ ਵੀ ਦੇਵੇਗਾ ਰਾਜਾ। ਸੁਣ ਕੇ ਹਰਖ ਚੱਲਿਓ ਤੇ ਹਿਥਾਈ, ਓਏ ਗਰੀਬ ਸਿੱਖ ਉਹ ਸੁਣ ਕੇ ਉਹਨਾਂ ਨਾਲ ਹੀ ਕਹਿੰਦੇ ਚੱਲ ਪਿਆ। ਯੁਕਤ ਮੱਲ ਬਹੁ ਨਰ ਇੱਕ ਠਾਈ, ਜਿੱਥੇ ਕਹਿੰਦੇ ਬਹੁਤੇ ਲੋਕਾਂ ਦੇ ਸਹਿਤ ਦੋਵੇਂ ਮੱਲ ਇਕੱਠੇ ਹੋਏ ਹਨ, ਰਾਜਾ ਵੀ ਹੈ ਤੇ ਰਾਜੇ ਦਾ ਮੱਲ ਵੀ ਹੈ ਤੇ ਲੋਕ ਵੀ ਇਕੱਠੇ ਹੋਏ ਪਏ। ਭਇਓ ਮੱਲ ਕੇ ਸਨਮੁਖ ਜਬ ਹੀ, ਸਵੇਰੇ ਜਿਹੜਾ ਗਰੀਬ ਜਾ ਸਿੱਖ ਆ ਕੱਪੜੇ ਜੇ ਲਾ ਕੇ ਰਾਜੇ ਦੇ ਪਹਿਲਵਾਨ ਦੇ ਅੱਗੇ ਜਾ ਖੜੋਤਾ, ਤੇ ਕੋ ਦੇਖ ਹੱਸੇ ਨਰ ਸਭ ਹੀ, ਇਹ ਗਰੀਬ ਸਿੱਖ ਹੈ ਇਹਨੂੰ ਦੇਖ ਕੇ ਸਾਰੇ ਲੋਕ ਤਾੜੀਆਂ ਮਾਰ ਕੇ ਹੱਸ ਪਏ। ਮੱਲ ਭੂਪ ਕੋ ਬਲੀ ਬਡੇਰਾ, ਇਹ ਗਰੀਬੜੇ ਜੇ ਤਕੜੇ ਮਰੇ ਜੇ ਸਿੱਖ ਨੂੰ ਦੀਦਾ ਨੀ ਵੀ ਰਾਜੇ ਦਾ ਪਹਿਲਵਾਨ ਕਿੰਨਾ ਤਕੜਾ ਹੈ। ਚੂਰਨ ਕਰ ਸਰਬ ਤਨ ਤੇਰਾ, ਕਹਿੰਦੇ ਉਹ ਸਿੱਖਾ ਤੇਰਾ ਸਿਰਾ ਜਿਹੜਾ ਹੈ ਨਾ ਰਾਜੇ ਦਾ ਪਹਿਲਵਾਨ ਚੂਰਾ ਚੂਰਾ ਕਰੂ, ਤੇਰੀ ਹੱਡੀ ਹੱਡੀ ਭੰਨ ਦੂਗਾ। ਔਰ ਮੈਂ ਧਰ ਕੇ ਗਰਭ ਕੁਰੰਗਾ, ਤੇਰੀ ਗੱਲ ਤਾਂ ਐਵੇਂ ਐਵੇਂ ਜਿਹੜੇ ਦੇ ਵਿੱਚ ਜਿਵੇਂ ਹਰਨ ਜਾ ਆਪਣੇ ਦੇ ਵਿੱਚ ਹੰਕਾਰ ਜਾ ਤਰੇ, ਚਾਹੇ ਉਹ ਲੜੈ ਕੇ ਹਰੀ ਸੰਗਾ, ਸ਼ੇਰ ਦੇ ਨਾਲ ਕਹਿੰਦੇ ਲੜਿਆ ਚਾਹੇ ਘੁਲਿਆ ਚਾਹੇ ਹਰਨ, ਵੀ ਤੂੰ ਤਾਂ ਹਰਨ ਵਰਗਾ ਹੈ, ਰਾਜੇ ਦਾ ਪਹਿਲਵਾਨ ਸ਼ੇਰ ਵਰਗਾ ਹੈ। ਤਿਸ ਵਿਦ ਤੈ ਕਿਆ ਮਨ ਮਹਿ ਧਾਰੀ, ਗਰੀਬ ਸਿੱਖਾ ਇਸ ਤਰ੍ਹਾਂ ਤੂੰ ਮਨ ਦੇ ਵਿੱਚ ਕੀ ਲਿਆਂਦੀ ਹੈ, ਮਰਨਾ ਹੈ ਪਹਿਲਵਾਨ, ਚਹਿਤ ਮ੍ਰਿਤੂ ਕੋ ਮੱਲ ਅਗਾਰੀ, ਮੱਲ ਦੇ ਅੱਗੇ ਜਾ ਕੇ ਘੁਲ ਕੇ ਤੂੰ ਆਪਣੀ ਮੌਤ ਚਾਹੁੰਦਾ ਮਰਨਾ ਚਾਹੁੰਦਾ, ਦੋਹਰਾ ਬਰਜੋ ਤਿਸ ਕੋ ਨਾ ਰੁਕਿਓ, ਲੋਕਾਂ ਦਾ ਰੁਕਿਆ ਹੋਇਆ ਜਿਹੜਾ ਗਰੀਬ ਸਿੱਖ ਕਹਿੰਦੇ ਰੁਕਿਆ ਹੀ ਨੀ ਹਟਿਆ ਹੀ ਨੀ, ਕਹਿਓ ਜਾਏ ਜੇ ਪ੍ਰਾਨ, ਕਹਿਣ ਲੱਗਿਆ ਵੀ ਭਾਵੇਂ ਮੇਰੇ ਆ ਘੁਲਦਿਆਂ ਹੋਇਆ ਪ੍ਰਾਣ ਵੀ ਕਿਉਂ ਨਾ ਚਲੇ ਜਾਣ, ਇਸ ਤੇ ਸ਼ੁਭ ਨਹਿ ਕਾਜ ਕੋ, ਇਹ ਵੀ ਮੇਰੇ ਪ੍ਰਾਣ ਚਲੇ ਜਾ ਮੇਰੇ ਵਾਸਤੇ ਤਾਂ ਇਹਦੇ ਵੱਲੋਂ ਕੋਈ ਚੰਗਾ ਕੰਮ ਨੂੰ ਹੋਊਗਾ, ਪਰ ਹਿਤ ਹੋਵੇ ਹਾਨ, ਕਿਉਂਕਿ ਦੂਜਿਆਂ ਵਾਸਤੇ ਮੇਰੇ ਪ੍ਰਾਣ ਨਾਸ ਹੋਣਗੇ, ਭਾਵ ਗੁਰੂ ਨਾਨਕ ਸਾਹਿਬ ਵਾਸਤੇ ਮੇਰੇ ਪ੍ਰਾਣ ਸਰੀਰ ਚੋਂ ਚਲੇ ਜਾਣਗੇ, ਬਹੁਤ ਚੰਗਾ ਹੋ ਜਾਊ। ਚੌਪਈ ਨਿਕਟ ਮੱਲ ਕੇ ਜਬ ਹੀ ਆਇਓ, ਇਸ ਤਰ੍ਹਾਂ ਕਹਿੰਦਾ ਹੋਇਆ ਜਿਸ ਵੇਲੇ ਉਹ ਮੱਲ ਦੇ ਕੋਲ ਆਇਆ ਹੈ ਨਾ, ਅਵ ਲੋਕਿਓ ਆਸ ਬਚਨ ਲਾਇਓ, ਇਹ ਪਤਲੂ ਜਿਹਾ ਸੀ ਮਰਿਆ ਜਿਹਾ ਸੀ ਉਹ ਪਹਿਲਵਾਨ ਦੇਖ ਕੇ ਬਚਨ ਕੇ ਆਏ ਸਨ, ਤੂੰ ਕਿਉਂ ਮੌਤ ਚਹਿਤ ਬਿਨ ਆਈ, ਉਹ ਗਰੀਬ ਜਿਹਾ ਸਿੱਖਾ ਬਿਨ ਆਈ ਤੂੰ ਕਿਉਂ, ਤੂੰ ਕਹਿੰਦੇ ਉਹਨੇ ਆਈ ਮੌਤ ਚਾਹੁੰਦਾ ਹੈ। ਸੁਨਤ ਸਿੱਖ ਨੇ ਸਰਬ ਬਤਾਈ, ਉਹ ਪਹਿਲਵਾਨ ਤੋਂ ਸੁਣ ਕੇ ਗਰੀਬ ਸਿੱਖ ਜੀ ਨੇ ਪਤਲੂ ਜੀ ਨੇ ਸਾਰੀ ਗੱਲ ਸੁਣਾ ਦਿੱਤੀ ਵੀ ਗੁਰੂ ਨਾਨਕ ਸਾਹਿਬ ਮੇਰੇ ਘਰੇ ਆਏ ਬੈਠੇ ਆ, ਭੋਜਨ ਦਾ ਪ੍ਰਬੰਧ ਨਹੀਂ ਹੁੰਦਾ ਹੈ, ਜੇ ਟਾਈਮ ਵੀ ਮੈਂ ਜਾਵਾਂਗਾ 500 ਤਾਂ ਮਿਲ ਹੀ ਜਾਊ, ਇਸ ਕਰਕੇ ਮੈਂ ਵੀ ਮਹਾਰਾਜ ਨੂੰ ਭੋਜਨ ਛਕਾਉਣਾ, ਇਸ ਕਰਕੇ ਘੁਲਣ ਆਇਆ ਤੇਰੇ ਨਾਲ। ਆਏ ਸੰਤ ਨਿਕੇਤ ਹਮਾਰੇ, ਇਹ ਪਹਿਲਵਾਨਾ ਸੱਚ ਹੈ ਵੀ ਗੁਰੂ ਨਾਨਕ ਸਾਹਿਬ ਸੰਤ ਮੇਰੇ ਘਰ ਦੇ ਵਿੱਚ ਆਏ ਅੱਜ, ਨਹੀਂ ਅੰਨ ਜੋ ਦਿਓ ਆਹਾਰੇ, ਮੇਰੇ ਗਰੀਬ ਘਰ ਦੇ ਵਿੱਚ ਕੋਈ ਅੰਨ ਹੈ ਨੀ, ਆਟਾ ਦਾਲ ਹੈ ਨੀ ਜਿਹੜਾ ਉਹਨਾਂ ਨੂੰ ਪਕਾ ਕੇ ਮੈਂ ਛਕਾ ਦਿੰਦਾ, ਤਿਨਕੇ ਹਿਤ ਹਾ ਲਰਨ ਆਇਓ, ਇਸ ਕਰਕੇ ਵੀ ਗੁਰੂ ਨਾਨਕ ਸਾਹਿਬ ਸੰਤਾਂ ਨੂੰ ਮੈਂ ਭੋਜਨ ਛਕਾਉਣਾ, ਉਹਨਾਂ ਵਾਸਤੇ ਤੇਰੇ ਨਾਲ ਲੜਨਾ ਆ, ਘੁਲਣਾ ਆ। ਮ੍ਰਿਤੂ ਹੋਏ ਤੇ ਸੁਖ ਅਧ ਕਾਇਓ, ਜੇ ਮਰੀ ਮੇਰੀ ਮੌਤ ਵੀ ਹੋ ਜਾਏ ਤਾਂ ਵੀ ਮੈਂ ਕਹਿੰਦੇ ਸੁਖ ਹੀ ਪਾਵਾਂਗਾ, ਬਹੁਤਾ ਸੁਖ ਹੋਊਗਾ, ਮਹਾਰਾਜ ਦੇ ਕਰਕੇ ਮੇਰਾ ਸਰੀਰ ਲੇਖੇ ਲੱਗ ਜਾਊ। ਸਾਧ ਸਾਧ ਸੁਣ ਕਾਨ ਬਖਾਨਾ, ਮਹਾਰਾਜ ਦੇ ਪਹਿਲਵਾਨ ਨੇ ਸੁਣ ਕੇ ਬਈ ਸ਼ਾਬਾਸ਼ ਸ਼ਾਬਾਸ਼, ਤੇਰੇ ਧੰਨ ਹੈ ਵੀ ਧੰਨ ਹੈ ਤੂੰ ਗਰੀਬ ਸਿੱਖਾ। ਉੱਤਮ ਮਤ ਤੂੰ ਸੰਤ ਮਹਾਨਾ, ਬਹੁਤ ਉੱਤਮ ਬੁੱਧ ਵਾਲਾ ਹੈ ਤੂੰ ਤਾਂ ਵੀ ਬਹੁਤ ਮਹਾਨ ਸੰਤ ਹੈ। ਪਰ ਸਵਾਰਥ ਹਿਤ ਪ੍ਰਾਨ ਨ ਪਿਆਰੇ, ਦੂਜਿਆਂ ਦਾ ਸਵਾਰ ਕਰਨ ਵਾਸਤੇ ਦੂਜਿਆਂ ਵਾਸਤੇ ਤੂੰ ਵੀ ਪ੍ਰਾਣਾਂ ਨੂੰ ਪਿਆਰ ਨਹੀਂ ਕਰ ਰਿਹਾ, ਦੂਜਿਆਂ ਵਾਸਤੇ ਤੂੰ ਆਪਣੇ ਸਵਾਸ ਲੇਖੇ ਲਾ ਰਿਹਾ, ਮਰਨ ਨੂੰ ਤਿਆਰ ਹੈ। ਲਰਹੋ ਨਸੰਗ ਮੋਰ ਸੰਗਾਰੇ, ਇਹੋ ਕਹਿ ਕੇ ਮਿਹਰਬਾਨ ਨੇ ਕਿਹਾ ਵੀ ਮੇਰੇ ਨਾਲ ਹੋ ਕੇ ਨਿਡਰ ਹੋ ਕੇ ਲੜ, ਮੇਰੇ ਨਾਲ ਡਰ ਤੋਂ ਰਹਿਤ ਹੋ ਕੇ ਘੋਲ ਕਰ। ਦੋਹਰਾ ਭਿਰੇ ਪਰਸ ਪਰ ਮਿਲ ਤਬ, ਆਪੋ ਵਿੱਚ ਹੀ ਕਹਿੰਦੇ ਮਿਲ ਕੇ ਭਿੜ ਪਏ ਘੁਲ ਪਏ ਹਨ। ਗਿਰਿਓ ਮਲ ਤਰਤਾ, ਗਿਰੀ ਕਹਿੰਦੇ ਜਿਹੜਾ ਉਹ ਰਾਜੇ ਦਾ ਪਹਿਲਵਾਨ ਆਪ ਹੀ ਇਹਦੇ ਹੇਠਾਂ ਜਾ ਡਿੱਗ ਪਿਆ ਹੈ। ਪਰ ਸਵਾਰਥ ਕੋ ਜਾਣ ਕੇ, ਇਹ ਦੂਜਿਆਂ ਦਾ ਭਲਾ ਕਰਨਾ ਆ, ਭਾਏ ਸਿੱਖ ਦਾ ਕੰਮ ਬਣ ਜਾਊ, ਮਹਾਰਾਜ ਨੂੰ ਭੋਜਨ ਛਕਾ ਦੂ, ਮਹਾਰਾਜ ਦੀ ਖੁਸ਼ੀ ਇਹਦੇ ਤੇ ਹੋਰ ਗਿਆ, ਇਹਦੇ ਨਾਲ ਮੇਰਾ ਹੀ ਹੋ ਜੂ ਨਾਲ ਭਲਾ। ਕਹਿੰਦੇ ਇਸ ਤਰ੍ਹਾਂ ਦੂਜਿਆਂ ਦਾ ਪ੍ਰਯੋਜਨ ਪੂਰਾ ਕਰਨ ਵਾਸਤੇ ਸਮਝ ਕੇ ਓਜ ਲਗਾਇਓ ਨਾ, ਇਹ ਜਿਹੜਾ ਰਾਜੇ ਦਾ ਪਹਿਲਵਾਨ ਮਾਨੇ ਨੇ ਆਪਣਾ ਕੋਈ ਬਲ ਨਹੀਂ ਲਗਾਇਆ, ਸਗੋਂ ਆਪੇ ਕਹਿੰਦੇ ਇਹਦੇ ਹੇਠਾਂ ਜਾ ਡਿੱਗ ਪਿਆ ਧਰਤੀ ਤੇ। ਚੌਪਈ ਮਲ ਬਲੀ ਧਰ ਗਿਰਿਓ ਲਖਾਏ, ਲੋਕਾਂ ਨੇ ਤੇ ਰਾਜੇ ਨੇ ਦੇਖਿਆ ਵੀ ਬਲੀ ਜਿਹੜਾ ਬਲ ਉਹ ਤਾਂ ਕਹਿੰਦੇ ਸਿੱਖ ਦੇ ਹੇਠਾਂ ਡਿੱਗ ਪਿਆ ਟਹਿ ਗਿਆ। ਨਰ ਸਭ ਹੀ ਉਰ ਮਹਿ ਬਿਸਮਾਏ, ਜਿਹੜੇ ਲੋਕ ਘਰ ਦੇ ਵਿੱਚ ਬੜੇ ਅਚਰਜ ਹੋਏ ਵੀ ਮਰਿਆ ਜਾ ਸਿੱਖ ਹੈ, ਰਾਜੇ ਦੇ ਪਹਿਲਵਾਨ ਨੂੰ ਪਤਾ ਨੀ ਕਿਵੇਂ ਇਹਨੇ ਢਾ ਲਿਆ, ਹੇਠਾਂ ਸਿੱਟ ਲਿਆ। ਉੱਤਮ ਵਸਤਰ ਨਿਰਪਤ ਪਹਿਰਾਏ, ਉਹ ਸਵੇਰੇ ਜਿਹੜਾ ਗਰੀਬ ਜਾ ਸਿੱਖ ਹੈ ਇਹਨੂੰ ਰਾਜੇ ਨੇ ਬੜੇ ਚੰਗੇ ਵਸਤਰ ਪਹਿਨਾਏ, ਵਧੀਆ ਸਰੋਪ ਉਹ ਦਿੱਤਾ। ਗਿਣਕੇ ਸਹਿਸ ਇਨਾਮ ਦਿਵਾਏ, ਇਸ ਤਰ੍ਹਾਂ ਆਪਣੇ ਖਜ਼ਾਨਚੀ ਪਾਸੋਂ ਗਿਣਕੇ ਤੇ 1000 ਰੁਪਈਆ ਇਹ ਗਰੀਬ ਸਿੱਖ ਨੂੰ ਇਨਾਮ ਦਾ ਦਵਾਇਆ। ਭਇਓ ਮਲ ਕੇ ਹਿਰਦੇ ਗਿਆਨਾ, ਇਹ ਜਿਹੜ ਜਿਸ ਮਲ ਨੇ ਮਹਾਰਾਜ ਨੂੰ ਭੋਜਨ ਛਕਾਉਣ ਵਾਸਤੇ ਗਰੀਬ ਸਿੱਖ ਦੇ ਹੇਠਾਂ ਢਹਿਣਾ ਕੀਤਾ, ਕਹਿੰਦੇ ਇੱਧਰ ਮਹਾਰਾਜ ਦੀ ਕਿਰਪਾ ਇਹਦੇ ਤੇ ਹੋ ਗਈ ਹੈ ਵੀ ਇਹ ਨਿਮਰਤਾ ਵਿੱਚ ਆ ਗਿਆ, ਹੰਕਾਰ ਛੱਡ ਗਿਆ ਹੈ, ਇਹਦੇ ਹਿਰਦੇ ਵਿੱਚ ਉਸੇ ਬੜੇ ਬ੍ਰਹਮ ਗਿਆਨ ਹੋਇਆ ਹੈ। ਨਾਸਿਓ ਮੋਹ ਮਨੋਜ ਮਹਾਨਾ, ਅਸੀਂ ਮਹਾਰਾਜ ਦੀ ਕਿਰਪਾ ਹੋਈ ਹੈ, ਜਿਹੜਾ ਮੋਹ ਤੇ ਕਾਮ ਹੈ ਸਭ ਖਤਮ ਹੋ ਗਿਆ ਮਲ ਦੇ ਅੰਦਰ। ਲੈ ਕੇ ਸਿੱਖ ਸਦਨ ਮਹਿ ਆਇਓ, ਉਸ ਵੇਲੇ ਜਿਹੜਾ ਗੁਰੂ ਕਾ ਸਿੱਖ ਹੈ ਉਹ 1000 ਰੁਪਈਆ ਲੈ ਕੇ ਤੇ ਆਪਣੇ ਘਰ ਵਿੱਚ ਚਲੇ ਆਇਆ ਹੈ। ਨਾਨਾ ਵਿਦਨ ਆਹਾਰ ਕਰਾਇਓ, 1000 ਰੁਪਈਆ ਬਹੁਤ ਹੁੰਦਾ, ਉਹਦੇ ਨਾਲ ਤਰ੍ਹਾਂ ਤਰ੍ਹਾਂ ਦੇ ਭੋਜਨ ਮਹਾਰਾਜ ਦੇ ਛਕਣ ਲਈ ਤਿਆਰ ਕਰਵਾਏ। ਉੱਤਮ ਥਲ ਬਿਠਾਏ ਗੁਰ ਪੂਰੇ, ਜਿਹੜੇ ਪੂਰੇ ਸਤਿਗੁਰੂ ਆ ਉਹਨਾਂ ਨੂੰ ਬਹੁਤ ਉੱਚੇ ਉੱਚੇ ਥਾਂ ਤੇ ਬਿਠਾਇਆ। ਪੰਕਜ ਪਾਏ ਪਖਾਰੇ ਰੂਰੇ, ਮਹਾਰਾਜ ਦੇ ਜਿਹੜੇ ਚਰਨ ਕਮਲ ਹੈ ਸੋਹਣੇ ਢੰਗ ਨਾਲ ਇਸਨੇ ਸ਼ਰਧਾ ਨਾਲ ਧੋਤੇ। ਚਰਨਾਮ੍ਰਿਤ ਮੁਖ ਪਾਇਓ ਜਬ ਹੀ, ਚਰਨਾਂ ਦਾ ਅੰਮ੍ਰਿਤਮਈ ਜਲ ਇਹ ਗੁਰਸਿੱਖ ਨੇ ਆਪਣੇ ਮੁਖ ਵਿੱਚ ਪਾਇਆ। ਭਈ ਤ੍ਰਿਲੋਕੀ ਕੀ ਸੁਧ ਤਬ ਹੀ, ਉਸੇ ਵੇਲੇ ਗੁਰਸਿੱਖ ਨੂੰ ਕਹਿੰਦੇ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ ਵੀ ਤਿੰਨਾਂ ਲੋਕਾਂ ਵਿੱਚ ਕੀ ਹੋ ਰਿਹਾ ਉਹਦਾ ਪਤਾ ਚੱਲਣ ਲੱਗ ਪਿਆ ਹੈ। ਕਿਰਪਾ ਦ੍ਰਿਸ਼ਟ ਕਰ ਮੁਖ ਉਦਾਰਾ, ਜੋ ਮੁਕਤੀ ਦੇਣ ਵਿੱਚ ਬੜੇ ਸਖੀ ਦਾਤੇ ਉਹਨਾਂ ਨੇ ਕਿਰਪਾ ਦੀ ਨਿਗਾਹ ਕਰ ਦਿੱਤੀ। ਤੇ ਕੋ ਸਾਗਰ ਬੰਸ਼ ਉਧਾਰਾ, ਗਰੀਬ ਸਿੱਖ ਦਾ ਸਾਰਾ ਜਿਹੜਾ ਅੰਸ਼ ਵੰਸ਼ੀ ਤਾਰ ਦਿੱਤਾ ਹੈ। ਭਾਉ ਬਿਲੋਕੇ ਭੋਜਨ ਪਾਇਓ, ਮੇਰੇ ਗਰੀਬ ਸਿੱਖ ਦਾ ਪ੍ਰੇਮ ਦੇ ਕੇ ਮਹਾਰਾਜ ਨੇ ਇਹਦਾ ਭੋਜਨ ਵੀ ਛਕਿਆ ਹੈ। ਜਿਸ ਪ੍ਰਭ ਕੋ ਜਸ ਦਸ ਦਿਸ਼ ਛਾਇਓ, ਭਾਈ ਬਾਲਾ ਜੀ ਕਹਿੰਦੇ ਜਿਸ ਗੁਰੂ ਨਾਨਕ ਸਾਹਿਬ ਜੀ ਦਾ ਜਸ ਦਸੋ ਦਿਸ਼ਾ ਵੀ ਛਾਇਆ ਹੈ ਫੈਲਿਆ, ਉਹਨਾਂ ਨੇ ਗਰੀਬ ਸਿੱਖ ਦਾ ਭੋਜਨ ਛਕ ਲਿਆ। ਸੋ ਰਜਨੀ ਬਸ ਕਰਤ ਤੇਹ ਧਾਮ। ਕਹਿੰਦੇ ਉਹ ਜਿਹੜੀ ਰਾਤ ਇਹਦੇ ਘਰ ਦੇ ਵਿੱਚ ਮਹਾਰਾਜ ਜੀ ਰਹੇ ਹਨ, ਕੀਨ ਗਮਨ ਪਹੁੰਚੇ ਇੱਕ ਗ੍ਰਾਮ। ਇਸ ਦੇ ਘਰ ਦੇ ਚੁਲਣਾ ਕੀਤਾ ਇੱਕ ਹੋਰ ਛੋਟੇ ਜਿਹੇ ਪਿੰਡ ਜਾ ਪਹੁੰਚੇ ਹਨ। ਤਿਸ ਮਹਿ ਰਹੇ ਸਿੱਖ ਧਨਹੀਨ। ਛੋਟੇ ਜਿਹੇ ਪਿੰਡ ਦੇ ਵਿੱਚ ਵੀ ਇੱਕ ਧਨ ਤੋਂ ਰਹਿਤ ਗਰੀਬ ਸਿੱਖ ਜਾ ਇਹਦੇ ਵਰਗਾ ਹੀ ਰਹਿੰਦਾ ਸੀ। ਆਏ ਤਬੈ ਤਿੰਨ ਦਰਸ਼ਨ ਕੀਨਾ। ਜਦੋਂ ਮਹਾਰਾਜ ਆਏ ਹਨ ਤਦੋਂ ਇਹਨੇ ਆ ਕੇ ਦਰਸ਼ਨ ਕੀਤਾ ਗਰੀਬ ਨੇ। ਬੰਦਨ ਕਰਕੇ ਬਿਨੈ ਉਚਾਰੀ। ਮੱਥਾ ਟੇਕ ਕੇ ਉਹ ਗਰੀਬ ਸਿੱਖ ਨੇ ਮਹਾਰਾਜ ਅੱਗੇ ਬੇਨਤੀ ਕੀਤੀ, ਉੱਠ ਕਰ ਚੱਲੀਏ ਸਦਨ ਮਝਾਰੀ। ਇੱਥੋਂ ਉੱਠ ਕੇ ਮੇਰੇ ਘਰ ਵਿੱਚ ਚੱਲੀਏ ਗਰੀਬ ਸਿੱਖ ਦੇ। ਚਰਨ ਪਰੇ ਤੇ ਪਾਵਨ ਹੋਇਆ ਹੈ। ਤੁਹਾਡੇ ਤੁਹਾਡੇ ਚਰਨ ਪੈ ਜਾਣਗੇ, ਮੇਰੇ ਗਰੀਬ ਸਿੱਖ ਦਾ ਘਰ ਪਵਿੱਤਰ ਹੋ ਜਾਏਗਾ। ਬਚਨ ਸੁਣੇ ਤੇ ਕਲਖ ਕਟੈ ਹੈ। ਤੁਹਾਡੇ ਮਹਾਰਾਜ ਘਰ ਦੇ ਵਿੱਚ ਮੈਂ ਅੰਮ੍ਰਿਤਮਈ ਬਚਨ ਸੁਣੂਗਾ, ਮੇਰੇ ਪਾਪ ਕੱਟੇ ਜਾਣਗੇ। ਭਾਉ ਬਿਲੋਕ ਕਰਮ ਮਨ ਬਾਨੇ। ਇਸ ਤਰ੍ਹਾਂ ਗਰੀਬ ਸਿੱਖ ਦਾ ਮਨ ਦਾ ਪ੍ਰੇਮ, ਇਸ ਤਰ੍ਹਾਂ ਜਵਾਨ ਦੀ ਜਵਾਨ ਦਾ ਪ੍ਰੇਮ ਪਿਆਰ ਤੇ ਕਰਮ ਸਰੀਰ ਦਾ ਝੁਕਣਾ, ਹੱਥ ਜੋੜੇ, ਉਹ ਸਾਰਾ ਇਹਦਾ ਪ੍ਰੇਮ ਦੇ ਕੇ ਸਰੀਰ ਦਾ ਤੇ ਮਨ ਤੇ ਜਵਾਨ ਦਾ। ਗਮਨੇ ਤੇ ਨਿਕੇਤ ਗੁਣ ਖਾਨੇ। ਗੁਣਾਂ ਦੇ ਖਾਣੇ ਦੇ ਘਰ ਵਿੱਚ ਚੱਲ ਨੂੰ ਚੱਲ ਪਏ ਹਨ। ਸਿੱਖ ਕੇ ਇੱਕ ਸੁੱਤ ਇੱਕ ਘਰ ਨਾਰੀ। ਇਹ ਜਿਹੜਾ ਸਿੱਖ ਹੈ ਇਹਦੇ ਘਰ ਦੇ ਇੱਕ ਸਪੁੱਤਰ ਵੀ ਇੱਕ ਇਹਦੀ ਘਰ ਵਾਲੀ ਪਤਨੀ ਹੈ। ਗ੍ਰਸੇ ਹੁਤੋ ਦਾਰਿਦ ਮਹਿ ਭਾਰੀ। ਉਹਦੇ ਜਿਹੜਾ ਸਿੱਖ ਹੈ ਬਹੁਤ ਗਰੀਬੀ ਨਾਲ ਕਹਿੰਦੇ ਫੜਿਆ ਹੋਇਆ ਫਸਿਆ ਹੋਇਆ ਸੀ। ਇੱਕ ਸਮੇਂ ਭੋਜਨ ਕਰ ਆਵੇ। ਇੰਨਾ ਗਰੀਬ ਸੀ ਕਈ ਵਾਰੀ ਤਾਂ ਇੱਕ ਹੀ ਸਮੇਂ ਭੋਜਨ ਹੱਥ ਵਿੱਚ ਛਕਣ ਨੂੰ ਆਉਂਦਾ ਸੀ, ਮਿਲਦਾ ਸੀ। ਦੁਤੀਏ ਕਾਲ ਯੁੱਤ ਭੁੱਖ ਬਿਤਾਵੇ ਹੈ। ਦੂਜਾ ਸਮਾਂ ਉਹ ਤਾਂ ਭੁੱਖ ਦੇ ਨਾਲ ਹੀ ਇਹ ਵਿਚਾਰਾ ਪਰਿਵਾਰ ਬਤੀਤ ਕਰਦਾ ਸੀ, ਇੱਕ ਟਾਈਮ ਛਕਦੇ ਸਨ। ਇੱਕ ਵਾਰ ਭੋਜਨ ਕਰ ਖਵਾਇਓ। ਇਸੇ ਤਰ੍ਹਾਂ ਜਦੋਂ ਮਹਾਰਾਜ ਨੂੰ ਲੈ ਕੇ ਗਿਆ ਇੱਕ ਵਾਰੀ ਤਾਂ ਭੋਜਨ ਜਾਂ ਤਿਆਰ ਕਰਕੇ ਮਹਾਰਾਜ ਨੂੰ ਛਕਾ ਦਿੱਤਾ। ਦਿਵਸ ਦੂਸਰੇ ਹੱਥ ਨ ਆਇਓ। ਦੂਸਰਾ ਦਿਨ ਚੜ੍ਹ ਆਇਆ ਫਿਰ ਮਹਾਰਾਜ ਨੂੰ ਛਕਾਉਣ ਵਾਸਤੇ ਇਹਦੇ ਹੱਥ ਵਿੱਚ ਕੁੱਝ ਨਾ ਆਇਆ, ਕੁੱਝ ਨਾ ਲੱਭਿਆ, ਘਰ ਵਿੱਚ ਹੈ ਹੀ ਨਹੀਂ ਸੀ। ਦੋਹਰਾ ਸੌਜ ਅਲਪ ਸੀ ਘਰ ਹੁਤੀ। ਦੇਵ ਜਿਹੜੀ ਥੋੜੀ ਬਹੁਤੀ ਸੌਜੀ ਵਸਤੂ ਜੀ ਪਈ ਹੋਈ ਸੀ। ਵੇਚੀ ਜਾਏ ਬਾਜ਼ਾਰ। ਗਰੀਬ ਸਿੱਖ ਨੇ ਜਾ ਕੇ ਬਾਜ਼ਾਰ ਵਿੱਚ ਵੇਚ ਦਿੱਤੀ। ਅੰਨ ਅੰਨ ਭੋਜਨ ਕਰਿਓ। ਉਹਦਾ ਜਿਹੜਾ ਅੰਨ ਜਾ ਲਿਆ ਕੇ ਮਹਾਰਾਜ ਨੂੰ ਛਕਾਉਣ ਵਾਸਤੇ ਭੋਜਨ ਤਿਆਰ ਕੀਤਾ। ਬਹੁਣ ਕਛੂ ਆਹਾਰ। ਫਿਰ ਮਹਾਰਾਜ ਦੇ ਛਕਣ ਵਾਸਤੇ ਕੁੱਝ ਨਹੀਂ ਕਰਦੇ ਵਿੱਚ, ਹੁਣ ਵੀ ਤੀਜਾ ਟਾਈਮ ਆ ਗਿਆ, ਹੁਣ ਕਿਵੇਂ ਕੀ ਛਕਾਵਾਂਗੇ। ਚੌਪਈ ਅਗਲੇ ਦਿਵਸ ਸੀਸ ਕੇ ਬਾਰਾ। ਅਗਲੇ ਦਿਨ ਕੀ ਕੀਤਾ ਹੈ? ਕਹਿੰਦੇ ਇਸ ਤਰ੍ਹਾਂ ਇਹਨੇ ਸਿਰ ਦੇ ਜਿਹੜੇ ਕੋਈ ਰੋਮ ਜੇ ਹਨ ਸੋ ਉਤਰਾਏ ਦਾਮ ਕਰ ਤਿਆਰਾ। ਲੁਹਾ ਕੇ ਇਸ ਤਰ੍ਹਾਂ ਕਹਿੰਦੇ ਰੱਸਾ ਜਾ ਤਿਆਰ ਕਰਿਆ ਕਰਾਇਆ। ਵੇਚ ਸੋ ਅੰਨ ਆਨ ਦੀ ਨਾਰੀ। ਆਓ ਬਚ ਵੇਚ ਕੇ ਰੱਸਾ ਜਾ ਘਰ ਵਾਲੀ ਨੂੰ ਲਿਆ ਕੇ ਉਹਦਾ ਅੰਨ ਦੇ ਦਿੱਤਾ, ਆਟਾ ਦਾਲ ਲਿਆ ਦਿੱਤਾ। ਕਹੇ ਹਾਰ ਕਰ ਤੂਰਨ ਤਿਆਰੀ। ਕਿਹਾ ਹੈ ਪਤਨੀ ਛੇਤੀ ਦੇ ਕੇ ਮਹਾਰਾਜ ਦੇ ਛਕਣ ਵਾਸਤੇ ਭੋਜਨ ਤਿਆਰ ਕਰ ਦੇ। ਜਲ ਸੁੱਚ ਆਨ ਲੀਪ ਕਰ ਥਾਈ। ਇਹ ਜਲ ਸੁੱਚਾ ਲਿਆ ਕੇ ਤੇ ਇਸੇ ਤਰ੍ਹਾਂ ਥਾਂ ਨੂੰ ਚੰਗੀ ਤਰ੍ਹਾਂ ਲਿਪ ਕੇ। ਪੁਨ ਸਮਦਾ ਲੈ ਅਗਨ ਜਰਾਈ। ਲੱਕੜੀਆਂ ਲੈ ਕੇ ਘਰਵਾਲੀ ਨੇ ਅੱਗ ਜੀ ਬਾਲ ਲਈ ਹੈ। ਕਾਰਜ ਕਿਸ ਕੋ ਉੱਠ ਕਰ ਗਈ। ਜਿਹੜੀ ਇਹਦੀ ਪਤਨੀ ਹੈ ਕਿਸੇ ਕੰਮ ਕਰਨ ਵਾਸਤੇ ਚੌਂਕੇ ਵਿੱਚੋਂ ਉੱਠ ਕੇ ਘਰ ਦੇ ਅੰਦਰ ਨੂੰ ਚਲੀ ਗਈ। ਬਾਰਕ ਤਾਹਾਂ ਬਿਠਾਵਤ ਪਈ। ਛੋਟਾ ਜਿਹਾ ਜਿਹੜਾ ਬੱਚਾ ਹੈ ਉਸਨੂੰ ਉਹ ਚੌਂਕੇ ਦੇ ਕੋਲ ਹੀ ਬਿਠਾ ਕੇ ਚਲੀ ਗਈ ਹੈ। ਪਿੱਛੇ ਤੇ ਸੋ ਉਸ ਗਿਰ ਪਰਾ। ਬਾਅਦ ਵਿੱਚ ਮਾਤਾ ਦੇ ਜਾਣ ਤੋਂ ਬੱਚਾ ਕਹਿੰਦੇ ਅੱਗ ਵਿੱਚ ਜਾ ਡਿੱਗਿਆ। ਅਗਨ ਵਿਖਿਆ ਸਾਰੋ ਤਨ ਜਰਾ। ਅੱਗ ਦੇ ਵਿੱਚ ਉਹਦਾ ਵਿਚਾਰੇ ਬੱਚੇ ਦਾ ਸਾਰਾ ਸਰੀਰ ਹੀ ਸੜ ਮੱਚ ਗਿਆ, ਪੁੱਠਾ ਜਿਹਾ ਬਣ ਗਿਆ। ਆਨ ਅੰਗਨਾ ਪਿਖਿਓ ਕਸੂਤਾ। ਜਦੋਂ ਮਾਤਾ ਨੇ ਆ ਕੇ ਦੇਖਿਆ ਵੀ ਬਹੁਤ ਮਾੜਾ ਕੰਮ ਹੋ ਗਿਆ ਹੈ। ਜਰ ਕੈ ਪਰੇ ਉਹ ਬਿਰਤਕ ਹੋਇਆ ਪੂਤਾ। ਮੇਰਾ ਪੁੱਤਰ ਤਾਂ ਅੱਗ ਵਿੱਚ ਡਿੱਗ ਕੇ ਛੱਡ ਕੇ ਇਸ ਤਰ੍ਹਾਂ ਕਦੇ ਮਰੀ ਗਿਆ ਹੋਇਆ ਹੈ। ਤੂਸ਼ਣ ਰਹੀ ਹਿਰਦੈ ਅਸ ਜਾਣਾ, ਫਿਰ ਵੀ ਕਹਿੰਦੇ ਰੋਈ ਪਿੱਟੀ ਨੀ ਚੁੱਪ ਰਹੀ ਹੈ, ਮਨ ਵਿੱਚ ਐਸਾ ਜਾਣਿਆ ਇਹਨੇ। ਸੁਣੈ ਨ ਸੰਤ ਬਾਤ ਇਹ ਕੰਨ, ਗੁਰੂ ਨਾਨਕ ਸਾਹਿਬ ਸਾਡੇ ਘਰ ਸੰਤ ਆਏ ਹੈ, ਕਿਤੇ ਇਹ ਗੱਲ ਨਾ ਸੁਣ ਵੀ ਇਹਨਾਂ ਦਾ ਪੁੱਤਰ ਅੱਗ ਵਿੱਚ ਸੜ ਮੱਚ ਗਿਆ ਹੈ, ਇਹ ਤਾਂ ਹੁਣ ਮਰ ਗਏ, ਅਸੀਂ ਕੀ ਸ਼ਕੀਏ ਥਾਂ। ਜਾਏ ਖੁਦ ਸੋ ਬਿਨਾ ਆਹਾਰਾ, ਮੈਂ ਰੋਣ ਲੱਗ ਕੀ ਮਹਾਰਾਜ ਮੈਂ ਸਾਡੇ ਘਰੋਂ ਕਹਿੰਦੇ ਭੁੱਖੇ ਚਲੇ ਜਾਣਗੇ, ਦੋਸ਼ ਲੱਗਾ ਹਮਰੇ ਸਿਰ ਭਾਰਾ। ਮਹਾਰਾਜ ਤਾਂ ਭੁੱਖੇ ਚਲੇ ਗਏ ਤੇ ਸਾਡੇ ਸਿਰ ਤਾਂ ਬੜਾ ਭਾਰੀ ਦੋਸ਼ ਲੱਗੂਗਾ, ਅਸੀਂ ਤਾਂ ਬਹੁਤ ਗੁਨਾਹਗਾਰ ਬਣ ਜਾਵਾਂਗੇ। ਸੁਤਕੋ ਵਸਤਰ ਲਪੇਟ ਬਣਾਏ, ਜੋ ਵਿਚਾਰ ਕੇ ਮਾਂ ਨੇ ਪੁੱਤਰ ਨੂੰ ਕੱਪੜੇ ਵਿੱਚ ਕਹਿੰਦੇ ਲਪੇਟ ਕੇ ਬਣਾ ਸਵਾਰ ਕੇ ਘਰ ਅੰਦਰ ਆਈ ਪੌਡਾਏ। ਘਰ ਦੇ ਅੰਦਰ ਕੋਈ ਹੋਰ ਸੀ ਨਾ, ਉਹ ਜਾਣੀ ਅੰਦਰਲਾ ਜਿਹੜਾ ਕੋਈ ਮਕਾਨ ਸੀ ਉਹਦੇ ਵਿੱਚ ਲਿਆ ਕੇ ਮੰਜੇ ਤੇ ਲਟਾ ਦਿੱਤਾ ਉਸਨੂੰ। ਨਿਜ ਪਤ ਪਾਸ ਨ ਬਾਤ ਬਖਾਨੇ, ਫਿਰ ਵੀ ਸਿਆਣੇ ਸੀ, ਆਪਣੇ ਪਤੀ ਕੋਲ ਵੀ ਦੱਸਿਆ ਨਹੀਂ ਵੀ ਪੁੱਤਰ ਸੜ ਕੇ ਅੱਗ ਵਿੱਚ ਮਰ ਗਿਆ, ਵੀ ਮੈਂ ਘਰ ਵਿੱਚ ਅੰਦਰ ਹੁਣ ਲਟਾ ਆਇਆ ਹੀ ਮਰੇ ਨੂੰ। ਭੋਜਨ ਕੀਨੋ ਪਰਮ ਸਿਆਣੇ, ਬੜੀ ਸਿਆਣੀ ਕਹਿੰਦੇ ਮਾਂ ਨੇ ਮਹਾਰਾ ਵਾਸਤੇ ਭੋਜਨ ਤਿਆਰ ਕੀਤਾ ਚੁੱਪ ਛੁਪਾਤੇ ਹੀ। ਸ੍ਰੀ ਨਾਨਕ ਕੋ ਬਾਹਰ ਬੁਲਾਏ, ਭੋਜਨ ਤਿਆਰ ਹੋ ਗਿਆ, ਫਿਰ ਗੁਰਸਿੱਖ ਨੇ ਮਹਾਰਾਜ ਨੂੰ ਬੁਲਾਇਆ, ਕਹਿੰਦੇ ਮਹਾਰਾਜ ਚੌਂਕੇ ਵਿੱਚ ਚੱਲੋ ਭੋਜਨ ਛਕੋ ਜੀ। ਬਿਠਾਰੇ ਜੋ ਹੁਤੀ ਸੁੱਚ ਥਾਏ, ਸੁੱਚੀ ਜਗ੍ਹਾ ਕੀਤੀ ਸੀ, ਲੇਪਨ ਪੋਚਣ ਕੀਤਾ, ਉੱਥੇ ਮਹਾਰਾਜ ਨੂੰ ਸਤਿਕਾਰ ਨਾਲ ਬਿਠਾਇਆ ਗੁਰਸਿੱਖ ਨੇ। ਜਬ ਹੀ ਧਾਰਾ ਆਹਾਰ ਅਗਾਰੀ, ਭੋਜਨ ਦਾ ਥਾਲ ਜਿਹਾ ਲਿਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਰੱਖ ਦਿੱਤਾ ਇਹ ਸਿੱਖ ਨੇ। ਤਬ ਹੀ ਸ੍ਰੀ ਗੁਰ ਗੇਰਾ ਉਚਾਰੀ, ਗੁਰੂ ਨਾਨਕ ਸਾਹਿਬ ਜੀ ਨੇ ਮੁਖੋਂ ਬਚਨ ਕਿਹਾ ਹੈ, ਸੁੰਦਰ ਬਾਰਿਕ ਹੁਤੋ ਤੁਮਾਰੋ, ਮਾਤਾ ਤੁਹਾਡੇ ਘਰ ਵਿੱਚ ਇੱਕ ਸੋਹਣਾ ਸੁਮੁਖਾ ਪੁੱਤਰ ਹੈ ਸੀ, ਬੱਚਾ ਹੈ ਸੀ। ਆਪਣਾ ਪਿਖੀਅਤ ਸਦਨ ਮਝਾਰੋ, ਤਾਂ ਇਸ਼ਾਲਾ ਲਾਉਂਦਾ ਇੱਧਰ ਉੱਧਰ ਫਿਰਦਾ ਸੀ, ਹੁਣ ਕਹਿੰਦੇ ਮੈਂ ਦਿਸ ਨਹੀਂ ਰਿਹਾ ਵੀ ਕਿੱਧਰ ਚਲਾ ਗਿਆ। ਕਹਾ ਤੀ ਸੋਇਓ ਘਰ ਮਾਹੀ, ਘਰ ਵਾਲੀ ਸਿਆਣੀ ਸੀ, ਉਹਨੇ ਫੇਰ ਵੀ ਨਹੀਂ ਦੱਸਿਆ, ਕਹਿੰਦੇ ਮਹਾਰਾਜ ਘਰ ਦੇ ਵਿੱਚ ਅੰਦਰ ਜਾ ਕੇ ਉਹ ਸੌ ਗਿਆ ਹੈ। ਖਿਲਤ ਆਲਸ ਭਾ ਜਾਗਤ ਨਾਹੀ, ਮਹਾਰਾਜ ਖੇਲਦਾ ਸੀ, ਉਹਨੂੰ ਆਲਸ ਜੀ ਨੀਂਦ ਜੀ ਆ ਗਈ, ਹੁਣ ਉਹ ਜਾਗ ਨਹੀਂ ਸਕਦਾ, ਗੂੜੀ ਨੀਂਦ ਸੌ ਗਿਆ ਮਹਾਰਾਜ। ਸੁਣ ਸੁਮਤੇ ਸਿਸ ਲੇ ਹੋ ਜਗਾਈ, ਸੁਣ ਸੁਮਤੇ ਸਿਸ ਲੇ ਹੋ ਜਗਾਈ, ਗੁਰੂ ਮਹਾਰਾਜ ਕਹਿਣ ਲੱਗੇ ਵੀ ਹੇ ਸ੍ਰੇਸ਼ਟ ਮਤ ਵਾਲੀ, ਤੂੰ ਆਪਣੇ ਪੁੱਤਰ ਨੂੰ ਆਵਾਜ਼ ਮਾਰ ਕੇ ਜਗਾ ਲਿਆ। ਆਨਹਿ ਨਿਕਟ ਤਾਂ ਭੋਜਨ ਖਾਈ, ਮਹਾਰਾਜ ਕਹਿੰਦੇ ਬੱਚੇ ਨੂੰ ਸਾਡੇ ਕੋਲ ਸੱਦ ਕੇ ਲਿਆਏਗੀ, ਜਗਾ ਕੇ ਲਿਆਏਗੀ, ਭੋਜਨ ਛਕਾਂਗੇ, ਨਹੀਂ ਤਾਂ ਛਕਣਾ ਨਹੀਂ। ਤਬ ਨਾਰੀ ਤੂਸ਼ਣ ਹੋਇ ਰਹੀ, ਉਸ ਵੇਲੇ ਜਿਹੜੀ ਉਹ ਸਿਆਣੀ ਹੈ ਉਹ ਚੁੱਪ ਚਾਪ ਹੋ ਰਹੀ ਵੀ ਹੁਣ ਮਹਾਰਾਜ ਨੂੰ ਮੈਂ ਕੀ ਕਹਾਂ ਵੀ ਉਹ ਤਾਂ ਮਰ ਗਿਆ ਸੜ ਕੇ। ਤੇ ਪ੍ਰਤ ਬਹਰੋ ਸਤਿਗੁਰ ਕਹੀ, ਉਹ ਜਦੋਂ ਉਹ ਨਾ ਬੋਲੀ ਫਿਰ ਗੁਰੂ ਮਹਾਰਾਜ ਨੇ ਫੇਵਾਂ ਬਚਨ ਕਿਹਾ ਹੈ, ਬਾਰਿਕ ਨਾਮ ਕਹੋ ਕਿਆ ਰਾਖਾ, ਮਹਾਰਾਜ ਕਹਿੰਦੇ ਵੀ ਸਿੱਖਾ ਤੂੰ ਦੱਸ ਆਪਣੇ ਬੱਚੇ ਦਾ ਨਾਂ ਕੀ ਰੱਖਿਆ ਹੋਇਆ। ਲਾਲਾ ਅਹੈ ਸਿੱਖ ਨੈ ਭਾਖਾ, ਸਿੱਖ ਨੇ ਹੱਥ ਜੋੜ ਕੇ ਕਹਿ ਦਿੱਤਾ ਮਹਾਰਾਜ ਮੈਂ ਆਪਣੇ ਬੱਚੇ ਦਾ ਨਾਂ ਲਾਲਾ ਰੱਖਿਆ, ਵੀ ਇਹ ਤੁਹਾਡਾ ਲਾਲਾ ਨੂੰ ਦਾਸ ਦਾ ਹੁੰਦਾ ਵੀ ਤੁਹਾਡਾ ਇਹ ਦਾਸ ਹੈ ਸੇਵਕ ਹੈ ਬੱਚਾ। ਸੁਣ ਕੇ ਸ੍ਰੀ ਪ੍ਰਭ ਤਿਸ ਹੈ ਹਕਾਰਾ, ਗੁਰੂ ਮਹਾਰਾਜ ਨੇ ਸੁਣ ਕੇ ਨਾ ਲਾਲਾ ਇਹਦਾ ਬੱਚੇ ਦਾ ਨਾਂ ਰੱਖਿਆ ਤੇ ਆਵਾਜ਼ ਹੀ ਮਾਰੀ ਹੈ ਸਦਿਆ ਆਵਹ ਲਾਲਾ ਕਰਹੋ ਹਾਰਾ, ਲਾਲੇ ਬੱਚੇ ਆ ਬਈ ਸਾਡੇ ਕੋਲ ਬੈਠ ਕੇ ਭੋਜਨ ਛਕ। ਜੀਵਿਓ ਸਿਸ ਸੋ ਗੁਰੂ ਅਲਾਵਾ, ਗੁਰੂ ਮਹਾਰਾਜ ਦੇ ਕਹਿਣ ਕਰਕੇ ਉਸੇ ਵੇਲੇ ਜਿਹੜਾ ਬੱਚਾ ਜੀ ਉੱਠਿਆ ਹੈ। ਪਗ ਸੋ ਚਲਤ ਸਮੀਪ ਸੋ ਆਵਾ, ਇਸ ਤਰ੍ਹਾਂ ਪੈਦਲਾਂ ਨਾਲ ਦਲਾਂਗੇ ਲਾਉਂਦਾ ਮਹਾਰਾਜ ਕੋਲ ਚੱਲ ਆਇਆ। ਨਿਜ ਕਰ ਸੋ ਗੁਰ ਦੀਨ ਆਹਾਰਾ, ਗੁਰੂ ਮਹਾਰਾਜ ਨੇ ਉਹ ਲਾਲੇ ਬੱਚੇ ਨੂੰ ਆਪਣੇ ਹੱਥਾਂ ਨਾਲ ਥੋੜਾ ਜਿਹਾ ਭੋਜਨ ਦੇ ਦਿੱਤਾ। ਖਾਤ ਮਾਤ ਭਾ ਹਰਖ ਅਪਾਰਾ, ਬੱਚਾ ਮਹਾਰਾਜ ਦੇ ਹੱਥਾਂ ਤੋਂ ਲੈ ਕੇ ਪ੍ਰਸ਼ਾਦ ਛਕ ਰਿਹਾ, ਮਾਂ ਨੂੰ ਤਾਂ ਉਸ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਨਿਜ ਪਤ ਸੋ ਸੁਣਾਏ ਤੇ ਹਕਾਲਾ, ਉਸ ਵੇਲੇ ਆਪਣੇ ਪਤੀ ਨੂੰ ਹੌਲੀ ਦੇ ਕੇ ਕੰਨ ਵਿੱਚ ਇਉਂ ਸੁਣਾਉਣਾ ਕੀਤਾ, ਹਿਰਦੇ ਸ਼ਰਦਾ ਬਦੀ ਵਿਸਾਲਾ, ਇਹ ਬੱਚਾ ਤਾਂ ਅੱਗ ਵਿੱਚ ਸੜ ਕੇ ਬਚ ਗਿਆ ਸੀ, ਇਹ ਤਾਂ ਮਹਾਰਾਜ ਦੀ ਆਵਾਜ਼ ਮਾਰਨ ਨਾਲ ਜੀਆ ਹੈ। ਉਹ ਸਿੱਖ ਦੇ ਗਰੀਬ ਦੇ ਮਨ ਦੇ ਵਿੱਚ ਬਹੁਤ ਹੀ ਸ਼ਰਧਾ ਵਧ ਗਈ। ਧੰਨ ਹੈ ਸਤਿਗੁਰੂ। ਦੰਪਤ ਮਿਲ ਤਬ ਬੰਧਨ ਕੀਨੋ। ਮੈਂ ਜਦੋਂ ਮੋਜਨ ਮਹਾਰਾਜ ਨੇ ਭੋਜਨ ਛਕ ਲਿਆ, ਦੋਵਾਂ ਜੀਆਂ ਨੇ ਮਹਾਰਾਜ ਨੂੰ ਸ਼ਰਧਾ ਨਾਲ ਮੱਥਾ ਟੇਕਿਆ। ਮਹਾਂਪੁਰਖ ਪੂਰਨ ਮਨ ਚੀਨੋ, ਮਨ ਵੀ ਜਾਣਿਆ ਗੁਰੂ ਨਾਨਕ ਸਾਹਿਬ ਤਾਂ ਮਹਾਂਪੁਰਖ ਹੈ, ਪਰਮੇਸ਼ਰ ਹੀ ਸਾਡੇ ਘਰੇ ਆ ਗਏ। ਅਗਲੇ ਦਿਵਸ ਅੰਨ ਘਰ ਨਾਹੀ, ਅਗਲਾ ਦਿਨ ਜਦੋਂ ਚੜਿਆ ਤੇ ਘਰ ਦੇ ਵਿੱਚ ਕੋਈ ਅੰਨ ਹੈ ਨੀ ਸੀ। ਭੀ ਚਿੰਤਾ ਅਤਿਸ਼ੈ ਮਨ ਮਾਹੀ, ਮੇਰੇ ਸਿੱਖ ਦੇ ਮਨ ਦੇ ਵਿੱਚ ਬੜੀ ਚਿੰਤਾ ਹੋਇਆ ਵੀ ਹੁਣ ਕੀ ਕਰੀਏ। ਸੋ ਸਿਸ ਵੇਚਣ ਚੱਲੇ ਬਜ਼ਾਰੇ, ਸਵੇਰੇ ਜਿਹੜਾ ਸਿੱਖ ਹੈ ਉਹ ਉਸੇ ਬੱਚੇ ਨੂੰ ਲੈ ਕੇ ਬਾਜ਼ਾਰ ਵਿੱਚ ਕਹਿੰਦੇ ਵੇਚਣ ਲਈ ਚੱਲ ਪਿਆ। ਦੂਜਿਓ ਪ੍ਰਭ ਸੋ ਜਾਤ ਨਿਹਾਰੇ, ਬੱਚੇ ਨੂੰ ਲਈ ਜਾਂਦਾ ਸੀ, ਮਹਾਰਾਜ ਨੇ ਆਵਾਜ਼ ਹੀ ਮਾਰ ਕੇ ਪੁੱਛ ਲਿਆ, ਕਹਾ ਚੱਲੇ ਬਾਰਿਕ ਸੰਗ ਲੀਨਾ। ਇਹ ਸਿੱਖਾ ਇਹ ਬੱਚੇ ਨੂੰ ਨਾਲ ਲੈ ਕੇ ਹੁਣ ਤੂੰ ਕਿੱਧਰ ਨੂੰ ਚੱਲ ਪਿਆ ਟੁਰ ਪਿਆ? ਕੋ ਕਾਰਜ ਹੈ ਇਸ ਅਧੀਨ, ਇਹ ਤਾਂ ਬੱਚਾ ਇਹਦੇ ਕਹਿੰਦੇ ਕੀ ਕੰਮ ਗੋਚਰਾ, ਇਹ ਤੋਂ ਕੀ ਕਰਾਉਣਾ ਹੈ? ਸਿੱਖ ਭਨਿਓ ਤੁਮ ਅੰਤਰ ਜਾਮੀ, ਕਹਿਣ ਲੱਗਿਆ ਮਹਾਰਾਜ ਮੈਨੂੰ ਕੀ ਪੁੱਛਦੇ ਹੋ ਤੁਸੀਂ ਅੰਦਰ ਜਾਣਨ ਵਾਸਤੇ? ਹਮਕੋ ਕਿਆ ਬੂਝਤ ਹੋ ਸਵਾਮੀ, ਸਵਾਮੀ ਮਹਾਰਾਜ ਸਾਨੂੰ ਕੀ ਪੁੱਛਦੇ ਹੋ ਵੀ ਕਿਸ ਵਾਸਤੇ ਬੱਚਾ ਲੈ ਕੇ ਚੱਲਿਆ? ਸੋ ਬਾਰਕ ਪ੍ਰਭ ਨਿਕਟ ਹਕਾਰਾ, ਹਾਂ ਜਦੋਂ ਸਿੱਖ ਨੇ ਕੁਝ ਨੀ ਦੱਸਿਆ ਵੀ ਮਹਾਰਾਜ ਤੁਸੀਂ ਜਾਣਦੇ, ਉਸ ਵੇਲੇ ਸਿੱਖ ਨੇ ਬੱਚੇ ਨੂੰ ਆਵਾਜ਼ ਜੀ ਮਾਰ ਕੇ ਮਹਾਰਾਜ ਨੇ ਕੋਲ ਸੱਦ ਲਿਆ। ਬਾਹੇ ਪਕੜ ਕੇ ਬਚਨ ਉਚਾਰਾ, ਬੱਚੇ ਦੀ ਬਾਹ ਜੀ ਫੜ ਕੇ ਸਤਿਗੁਰੂ ਨੇ ਬਚਨ ਕਿਹਾ, ਮਾਤ ਪਿਤਾਲੇ ਅਬ ਤੁਝ ਜਾਹੀ। ਮੈਂ ਵੀ ਬੱਚੇ ਸੁਣ ਲਾ, ਇਹ ਤਾਂ ਦੱਸਦੇ ਨੀ ਆ ਮਾਂ ਪਿਓ ਤੇਰੇ ਲੈ ਕੇ ਤੈਨੂੰ ਬਾਜ਼ਾਰ ਵਿੱਚ ਇਹਨਾਂ ਨੇ ਚਲੇ ਜਾਣਾ ਹੈ। ਵੇਚਹਿ ਗਏ ਬਾਜ਼ਾਰ ਕੇ ਮਾਹੀ, ਕਿਸੇ ਦੇ ਕੋਲ ਜਾ ਕੇ ਬੱਚੇ ਤੈਨੂੰ ਇਹਨਾਂ ਨੇ ਵੇਚ ਦੇਣਾ ਹੈ। ਨਿਜ ਖਾਵੰਦ ਕੀ ਸੇਵਾ ਕਰ ਹੈ, ਬੱਚੇ ਤੂੰ ਆਪਣੇ ਮਾਲਕ ਦੀ ਸੇਵਾ ਉੱਥੇ ਕਰਿਆ ਕਰੇਗਾ। ਚੱਕੀ ਪੀਸੈ ਪਾਣੀ ਭਰ ਹੈ, ਜੇ ਮਾਲਕ ਨੇ ਕਿਹਾ ਚੱਕੀ ਪੀ ਤੂੰ ਚੱਕੀ ਪੀਆ ਕਰੇਗਾ, ਜੇ ਮਾਲਕ ਨੇ ਕਿਹਾ ਪਾਣੀ ਲਿਆ ਤੇ ਪਾਣੀ ਲਿਆ ਕੇ ਪਿਆਇਆ ਕਰੇ। ਗੁੰਜਨ ਫੇਰ ਹੈ ਕਰ ਪੱਗ ਚਾਂਪੀ, ਜਦੋਂ ਕਹਿੰਦੇ ਕੋਈ ਗਰਮੀ ਹੋ ਗਈ ਤੈਨੂੰ ਕਿਆ ਕਰੇਗਾ, ਪੱਖਾ ਫੇਰ ਤੂੰ ਪੱਖਾ ਫੇਰਿਆ ਕਰੇਗਾ, ਇਸੇ ਤਰ੍ਹਾਂ ਮਿੰਜਨ ਫੇਰ ਹੈ ਕਰ ਪੱਗ ਚਾਂਪੀ। ਹਾਂ ਜਦੋਂ ਕਿਹਾ ਕਿ ਮੈਂ ਥੱਕਿਆ ਹੋਇਆ ਤੂੰ ਵੀ ਮੁੱਠੀ ਚਾਪੀ ਕਰ ਬੱਚੇ, ਫਿਰ ਤੂੰ ਮੁੱਠੀ ਚਾਪੀ ਵੀ ਕਰਿਆ ਕਰੇਗਾ ਮਾਲਕ ਦੀ। ਆਇਸ ਮੋਰਹਿ ਨਹੀਂ ਕਦਾਪੀ, ਦੇਖ ਲਾ ਬੱਚੇ ਜਦੋਂ ਤੇਰੇ ਮਾਂ ਪਿਓ ਨੇ ਉਹਨਾਂ ਨੂੰ ਵੇਚਤਾ ਨਾ ਮਾਲਕ ਦੀ, ਫਿਰ ਤੂੰ ਆਗਿਆ ਨੀ ਮੋੜ ਸਕੇ, ਜੋ ਕਹੇਗਾ ਉਹ ਤੈਨੂੰ ਬੱਚੇ ਕਰਨਾ ਪਊਗਾ। ਹੱਥ ਬੰਦ ਸਿਸ ਗਿਰਾ ਉਚਾਰੀ, ਉਸ ਵੇਲੇ ਬੱਚੇ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਬਚਨ ਕਿਹਾ, ਰਹੋ ਖਸਮ ਆਇਸ ਅਨੁਸਾਰੀ, ਠੀਕ ਹੈ ਜਦੋਂ ਮੈਨੂੰ ਮਾਲਕ ਮਾਂ ਪਿਓ ਨੇ ਉਹ ਮਾਲਕ ਕੋਲ ਵੇਚਦਾ, ਫਿਰ ਮੈਂ ਮਾਲਕ ਦੇ ਆਗਿਆ ਅਨੁਸਾਰ ਹੋ ਕੇ ਰਹੂੰਗਾ। ਤਿਹਚਿਨ ਸੁਣ ਕੇ ਕਿਰਪਾ ਨਿਧਾਨਾ, ਇਸ ਤਰ੍ਹਾਂ ਬੱਚੇ ਤੋਂ ਨਿਮਰਤਾ ਦੇ ਬਚਨ ਸੁਣ ਕੇ ਕਿਰਪਾ ਦੇ ਖਜ਼ਾਨਾ ਸਤਿਗੁਰੂ ਨੇ ਸ੍ਰੀ ਮੁਖ ਤੇ ਇੱਕ ਸ਼ਬਦ ਬਖਾਨਾ, ਪਰਮੇਸ਼ਰ ਦੇ ਸਨਮੁਖ ਰੂਪ ਦੇ ਵਿੱਚ ਇੱਕ ਸ਼ਬਦ ਇਹਨਾਂ ਦੇ ਪਰਸਾਏ ਉਚਾਰਨ ਕੀਤਾ। ਮਾਰੂ ਮਹੱਲਾ ਪਹਿਲਾ, ਮੁੱਲ ਖਰੀਦੀ ਲਾਲਾ ਗੋਲਾ। ਬੱਚੇ ਨੇ ਕਿਹਾ ਮਹਾਰਾ ਪਰਮੇਸ਼ਰ ਨੂੰ ਕਹਿ ਰਹੇ ਹੈ ਕਿ ਹੇ ਪਰਮੇਸ਼ਰ ਮੈਂ ਵੀ ਤੇਰਾ ਮੁੱਲ ਖਰੀਦਿਆ ਹੋਇਆ, ਸ਼ਰਧਾ ਰੂਪੀ ਮੁੱਲ ਦੇ ਨਾਲ ਖਰੀਦਿਆ ਹੋਇਆ ਤੇਰਾ ਲਾਲਾ ਗੋਲਾ ਹੈ। ਲਾਲਾ ਨੂੰ ਵੀ ਦਾਸ ਦਾ ਹੁੰਦਾ, ਗੋਲਾ ਨੂੰ ਵੀ ਦਾਸ ਦਾ, ਲਾਲਾ ਨੂੰ ਪਿਆਰੇ ਦਾ ਵੀ ਹੁੰਦਾ। ਮੈਂ ਮਹਾਰਾ ਮੁੱਲ ਖਰੀਦਿਆ ਹੋਇਆ ਤੇਰਾ ਲਾਲਾ ਕੀ ਹੈ, ਪਿਆਰਾ ਦਾਸ ਹਾਂ, ਪਿਆਰਾ ਗੋਲਾ ਹਾਂ, ਮੇਰਾ ਨਾਉ ਸੁਭਾਗਾ, ਇਸ ਕਰਕੇ ਮਹਾਰਾ ਮੇਰਾ ਨਾਮ ਸ੍ਰੇਸ਼ਟ ਭਾਗਾਂ ਵਾਲਾ ਪੈ ਗਿਆ। ਹੁਣ ਗੁਰ ਕੀ ਬਚਨੀ ਹਟ ਬਕਾਨਾ, ਗੁਰੂ ਦੇ ਬਚਨਾਂ ਰਾਹੀਂ ਮੈਂ ਸਾਧ ਸਰੂਪੀ ਹਟ ਤੇ ਆਪਣੇ ਆਪ ਨੂੰ ਵੇਚ ਦਿੱਤਾ। ਜਿਤ ਲਾਇਆ ਤਿਤ ਲਾਗਾ, ਲਾਇਆ ਉਧਰ ਮਹਾਰਾ ਮੈਂ ਲੱਗ ਰਿਹਾ। ਤੇਰੇ ਲਾਲੇ ਕਿਆ ਚਤੁਰਾਈ, ਉਹਦੇ ਮਹਾਰਾ ਜਿਹੜੇ ਦਾਸ ਹਾਂ ਉਹਦੀ ਮਹਾਰਾ ਕੀ ਚਤੁਰ ਕੀ ਸਿਆਣਪ ਹੈ। ਸਾਹਿਬ ਕਾ ਹੁਕਮ ਨਾ ਕਰਨ, ਮਾਲਕ ਆਪ ਜੀ ਦਾ ਜਿਹੜਾ ਹੁਕਮ ਹੈ ਉਹ ਸਾਥੋਂ ਮੰਨਿਆ ਨੀ ਜਾਂਦਾ, ਜਾਂ ਨਾ ਨੁੱਕਰ ਨੀ ਕੀਤੀ ਜਾ ਸਕਦੀ, ਵੀ ਅਸੀਂ ਨੀ ਇਹ ਹੁਕਮ ਮੰਨ ਸਕਦੇ। ਰਹਾਉ ਮਾਂ ਲਾਲੀ ਪਿਓ ਲਾਲਾ ਮੇਰਾ, ਤਖ ਮਹਾਰਾ ਜਿਹੜੀ ਮੇਰੀ ਮਾਂ ਹੈ ਉਹ ਬੱਚੇ ਨੇ ਜਿਵੇਂ ਕਿਹਾ ਸੀ ਉਸੇ ਨੂੰ ਕਹਿੰਦੇ ਮਹਾਰਾ ਮੇਰੀ ਜਿਹੜੀ ਮਾਂ ਉਹ ਵੀ ਆਪ ਜੀ ਦੀ ਦਾਸੀ ਹੈ, ਮੇਰਾ ਪਿਤਾ ਵੀ ਮਹਾਰਾ ਆਪ ਜੀ ਦਾ ਲਾਲਾ ਲਾਸ ਹੈ। ਹੋ ਲਾਲੇ ਕਾ ਜਾਇਆ। ਮੈਂ ਮਹਾਰਾਜ ਜਿਹੜੇ ਆਪ ਜੀ ਦੇ ਦਾਸ ਉਹਨਾਂ ਦਾ ਜਾਇਆ ਪੈਦਾ ਕੀਤਾ ਪੁੱਤਰ ਹਾਂ। ਤ੍ਰੀ ਰੂਪ ਮਹਾਰਾਜ ਜਿਹੜੀ ਮੇਰੀ ਸੁਮਤੀ ਰੂਪੀ ਮਾਤਾ ਹੈ ਉਹ ਵੀ ਆਪ ਜੀ ਦੀ ਲਾਲੀ ਹੈ, ਸੁਮਤੀ ਆਪ ਜੀ ਦੀ ਦਾਸੀ ਹੈ। ਤੇ ਸੰਤੋਖ ਰੂਪੀ ਜਿਹੜਾ ਪਿਤਾ ਜਾਂ ਮਨ, ਸ਼ੁੱਧ ਮਨ ਰੂਪੀ ਜਿਹੜਾ ਪਿਓ ਹੈ, ਇਹ ਵੀ ਮਹਾਰਾ ਆਪ ਜੀ ਦਾ ਹੀ ਦਾਸ ਹੈ, ਇਹ ਵੀ ਲਾਲਾ ਆਪ ਜੀ ਦਾ ਹੀ ਦਾਸ ਹੈ। ਤੇ ਮੈਂ ਵੀ ਮਹਾਰਾ ਇਸ ਤਰ੍ਹਾਂ ਸੁਮਤੀ ਤੇ ਸੰਤੋਖ ਸ਼ੁੱਧ ਮਨ ਰੂਪੀ ਤੋਂ ਜਾਇਆ ਹੋਇਆ, ਪੈਦਾ ਕੀਤਾ ਹੋਇਆ ਅਪਰੋਕਸ਼ ਗਿਆਨ ਰੂਪੀ ਦਾਸ ਪੁੱਤਰ ਹਾਂ। ਲਾਲੀ ਨਾਚੈ ਲਾਲਾ ਗਾਵੈ, ਇਸ ਤਰ੍ਹਾਂ ਪ੍ਰਤੱਖ ਦਾਸੀ ਨੱਚਦੀ ਹੈ, ਲਾਲਾ ਦਾਸ ਗਾਉਂਦਾ ਹੈ, ਮੇਰਾ ਪਿਤਾ ਮਾਤਾ ਜਾਂ ਸੁਮਤੀ ਰੂਪ ਜਿਹੜੀ ਮਾਂ ਲਾਸੀ ਉਹ ਨਿਰਨਾਕਰ ਰੂਪ ਨੱਚਦੀ ਹੈ। ਜਿਹੜਾ ਸ਼ੁੱਧ ਮਨ ਹੈ ਉਹ ਦਾਸ ਬਣ ਕੇ ਆਪ ਜੀ ਦਾ ਜਸ ਗਾਉਂਦਾ ਹੈ। ਭਗਤ ਕਰੋ ਤੇਰੀ ਰਾਜਾ, ਇਸ ਤਰ੍ਹਾਂ ਰਾਜਾ ਰੂਪ ਪਰਮੇਸ਼ਰ ਅਸੀਂ ਆਪ ਜੀ ਦੀ ਭਗਤੀ ਕਰਦੇ ਕਰਾਉਂਦੇ ਹਾਂ। ਇਹ ਤਾਂ ਪਾਣੀ ਆਣੀ ਮੀਰਾ, ਉਹ ਬੱਚੇ ਨੂੰ ਮਹਾਰਾ ਨੇ ਕਿਹਾ ਸੀ ਵੀ ਜੇ ਉਹ ਮਾਲਕ ਨੇ ਪਿਆ ਲਿਆ ਵੀ ਪਾਣੀ ਪੀਣਾ ਹੈ, ਚੱਕੀ ਪੀਣੀ ਹੈ ਤੇ ਪੀਆ ਕਰੇਗਾ। ਕਹਿੰਦਾ ਹਾਂ ਜੀ ਸਭ ਕੁਛ ਕਰਿਆ ਕਰੂੰਗਾ। ਮਹਾਰਾ ਪਰਮੇਸ਼ਰ ਨੂੰ ਕਹਿੰਦੇ ਹੈ ਵੀ ਜੇ ਮਹਾਰਾਜ ਆਪ ਪਾਣੀ ਚੱਲ ਸਕੋਗੇ ਤੇ ਹੇ ਮੀਰਾ ਪਾਤਸ਼ਾਹ ਪਾਣੀ ਲਿਆਈਏ ਛਕਣ ਲਈ। ਖਾਹੇ ਤਾਂ ਪੀਸਣ ਜਾ, ਮਹਾਰਾ ਕੋਈ ਭੋਜਨ ਛਕੋਗੇ ਖਾਓਗੇ ਤਾਂ ਮੈਂ ਚੱਕੀ ਪੀਸਣ ਜਾਵਾਂ। ਇਸੇ ਤਰ੍ਹਾਂ ਮਹਾਰਾਜ ਜੇ ਆਪ ਛਕੋਗੇ ਤਾਂ ਪ੍ਰੇਮ ਰੂਪੀ ਜਿਹੜਾ ਜਲ ਲਿਆਵਾਂ ਪਾਤਸ਼ਾਹ ਪ੍ਰੇਮ ਕਰਾਂ। ਜੇ ਆਪ ਮਹਾਰਾਜ ਛਕੋਗੇ ਕੋਈ ਸਾਧਨ ਜਿਹੜੇ ਉਹਨਾਂ ਨੂੰ ਧਾਰਨ ਕਰਵਾਓਗੇ ਸਰਵਣ ਮੰਨਣ ਦੇ ਧਿਆਨ ਸਨ, ਮਹਾਰਾਜ ਸਾਧਨ ਕਰਨ ਰੂਪ ਚੱਕੀ ਪੀਸਣ ਜਾਵਾਂ ਦੇ ਮਾਨ ਰੂਪ ਜਿਹੜਾ ਇਹਦੇ ਵਿੱਚ ਪੀਸਦੇ ਹਾਂ। ਪੱਖਾ ਫੇਰੀ ਪੈਰ ਮਲੋਵਾ, ਉਹਦਾ ਪੱਖ ਲੈਣ ਲੋਪੀ ਮਹਾਰਾ ਪੱਖਾ ਫੇਰ ਨਾ ਕਰੀਏ। ਇਸੇ ਤਰ੍ਹਾਂ ਪ੍ਰੇਮ ਰੂਪੀ ਜਲ ਲੈ ਕੇ ਆਪ ਜੀ ਦੇ ਚਰਨਾਂ ਨੂੰ ਧੋਈਏ ਮਲੀਏ ਚੁੱਠੀ ਚਾਪੀ ਕਰੀਏ। ਜਪਤ ਰਹਾ ਤੇਰਾ ਨਾਮ, ਆਪ ਜੀ ਦਾ ਪ੍ਰੇਮ ਨਾਲ ਜਾਮ ਪੀ ਜਪਦੇ ਰਹੀਏ। ਲੂਣ ਹਰਾਮੀ ਨਾਨਕ ਲਾਲਾ, ਮਹਾਰਾ ਮੈਂ ਜਿਹੜਾ ਦਾਸ ਹਾਂ ਆਪ ਜੀ ਦਾ ਦਿੱਤਾ ਖਾ ਪੀ ਕੇ ਫਿਰ ਸ਼ੁਕਰ ਧੰਨਵਾਦ ਨਹੀਂ ਕਰਦਾ, ਇਸ ਕਰਕੇ ਮੈਂ ਲੂਣ ਹਰਾਮੀ ਹਾਂ। ਬਖਸ਼ ਹੈ ਤੁਧ ਵਡਿਆਈ, ਇਹੋ ਜਿਹੇ ਲੂਣ ਹਰਾਮੀਆਂ ਨੂੰ ਤੂੰ ਬਖਸ਼ ਲੈ, ਇਹਦੇ ਵਿੱਚ ਤਾਂ ਆਪ ਜੀ ਦੀ ਵੱਡ ਵਡਿਆਈ ਹੈ। ਆਦ ਜੁਗਾਦ ਦਇਆ ਪ੍ਰਤ ਦਾਤਾ, ਪਰਮੇਸ਼ਰ ਤੂੰ ਆਦ ਵਿੱਚ ਸਭ ਤੋਂ ਪਹਿਲੇ ਸੀ, ਜੁਗਾਂ ਜੁਗਾਂ ਦੇ ਵਿੱਚ ਵੀ ਤੁਹਾਰਾ ਦਇਆ ਦਾ ਮਾਲਕ ਤੇ ਦਾਤਾ ਹੈ। ਤੁਧ ਬਿਨ ਮੁਕਤ ਨ ਪਾਈ, ਦਇਆ ਦੇ ਗੁਣਾਂ ਦਾ ਮਾਲਕ ਤੇ ਦਾਤਾ, ਤੈਥੋਂ ਬਗੈਰ ਮਹਾਰਾਜ ਕਿਸੇ ਨੇ ਮੁਕਤੀ ਨਹੀਂ ਪ੍ਰਾਪਤ ਕੀਤੀ ਹੈ। ਤੂੰ ਮਹਾਰਾਜ ਸਭ ਨੂੰ ਮੋਤ ਕਰਨ ਵਾਲਾ ਹੈ। ਚੌਪਈ ਅਸ ਕਹਿ ਕਿਰਪਾ ਦ੍ਰਿਸ਼ਟ ਪ੍ਰਭ ਦੇਖੀ, ਇਸ ਤਰ੍ਹਾਂ ਦੇ ਸ਼ਬਦ ਦੁਆਰਾ ਕਹਿ ਕੇ ਫਿਰ ਮਹਾਰਾਜ ਨੇ ਸਾਰੇ ਪਰਿਵਾਰ ਬੰਨੀ ਮਿਹਰ ਭਰੀ ਨਿਗਾਹ ਨਾਲ, ਕਿਰਪਾ ਦੀ ਨਿਗਾਹ ਨਾਲ ਦੇਖਿਆ ਹੈ। ਭਾਵ ਆਪਦਾ ਸਭ ਹਰੀ ਵਿਸੇਖੀ, ਸਾਰੇ ਪਰਿਵਾਰ ਦੀ ਕਹਿੰਦੇ ਜਿਹੜੀ ਸੰਸਾਰ ਦੀ ਕਹਿੰਦੇ ਬਿਵਤਾ ਸੀ ਉਹ ਸਾਰੀ ਜਨਮਨ ਦੀ ਖਤਮ ਕਰ ਦਿੱਤੀ ਹੈ। ਆਪਣੇ ਅੰਗ ਸੰਗ ਤੇ ਹਿਲਾਏ, ਬੱਚੇ ਨੂੰ ਵੀ ਮਹਾਰਾਜ ਨੇ ਆਪਣੇ ਅੰਗਾਂ ਦੇ ਨਾਲ ਲਾਇਆ, ਜੱਫੀ ਵਿੱਚ ਲੈ ਲਿਆ। ਨੌਨਿਤ ਦਈ ਸਦਨ ਮਹਿ ਪਾਏ, ਮਹਾਰਾਜ ਨੇ ਨਾਲ ਹੀ ਕਹਿੰਦੇ ਘਰ ਦੇ ਵਿੱਚ ਨੌਨ ਦੀਆਂ 12 ਸਿੱਧੀਆਂ ਪਾ ਦਿੱਤੀਆਂ, ਸਭ ਕੁਛ ਹੀ ਦੇ ਦਿੱਤਾ ਹੈ। ਚਤੁਰ ਪਦਾਰਥ ਛਿਨ ਮਹਿ ਦੀਨੇ, ਛਿਨ ਵਿੱਚ ਹੀ ਮਹਾਰਾਜ ਨੇ ਚਾਰੇ ਪਦਾਰਥ ਧਰਮ ਅਰਥ ਕਾਮ ਮੋਖ ਬਖਸ਼ ਦਿੱਤੇ। ਜੀਵਨ ਮੁਕਤ ਸੋ ਤੀਨੋ ਕੀਨੇ, ਜਿਹੜੇ ਹੈ ਮਾਂ ਪਿਓ ਤੇ ਬੱਚਾ ਇਹਨਾਂ ਨੂੰ ਜਿਉਂਦੇ ਹੀ ਮੁਕਤ ਕਰ ਦਿੱਤਾ, ਛੁਡਾ ਦਿੱਤਾ ਜਮਾਂ ਤੋਂ। ਇਸ ਪ੍ਰਕਾਰ ਕਰ ਤਿੰਨ ਹੈ ਨਿਹਾਲਾ, ਕਵੀ ਜੀ ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ, ਹੇ ਗੁਰਸਿੱਖੋ, ਇਸ ਤਰ੍ਹਾਂ ਉਹ ਤਿੰਨਾਂ ਨੂੰ ਨਿਹਾਲ ਕਰਕੇ, ਬਹਰੋ ਗਮਨੇ ਪ੍ਰਭੂ ਕਿਰਪਾਲਾ, ਫੇਰ ਗਜਾਲੂ ਕਿਰਪਾਲੂ ਸਤਿਗੁਰੂ ਕਹਿੰਦੇ ਇੱਥੋਂ ਇਸ ਨਗਰ ਤੋਂ ਚਲੇ ਗਏ। ਇਸ ਰਾਹ ਨਿਹਾਲ ਕਰਕੇ ਅਪਰ ਗ੍ਰਾਮ ਮਹਿ ਬੈਠੇ ਜਾਈ, ਹੋਰ ਕਿਸੇ ਪਿੰਡ ਦੇ ਵਿੱਚ ਜਾ ਕੇ ਮਹਾਰਾਜ ਬੈਠ ਗਏ, ਸਜ ਗਏ। ਹੁਤੋ ਸਿੱਖ ਇੱਕ ਤਾਹਾਂ ਵਸਾਈ, ਉਸ ਪਿੰਡ ਵਿੱਚ ਵੀ ਸਿਰਫ ਇੱਕੋ ਹੀ ਸਿੱਖ ਵਸਦਾ ਸੀ, ਜਿਵੇਂ ਇਹ ਵੀ ਤਿੰਨੇ ਜੀ ਮਹਾਰਾਜ ਦੇ ਦਾਸ ਬਣ ਕੇ ਰਹਿ ਰਹੇ ਸੀ ਗਰੀਬੀ ਵਿੱਚ ਹੀ। ਇਸੇ ਤਰ੍ਹਾਂ ਇਸ ਸਿੱਖ ਵਿੱਚ ਵੀ ਇੱਕ ਪਿੰਡ ਵਿੱਚ ਇੱਕੋ ਹੀ ਸਿੱਖ ਸੀ। ਜਿਵੇਂ ਇਹਦੇ ਨਾਲ ਕੋਈ ਬਚਨ ਵਿਲਾਸ ਮਹਾਰਾਜ ਦੇ ਹੋਏ ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਸੁਣ ਲਵਾਂਗੇ, ਕਿਉਂਕਿ ਸਮਾਂ ਪੂਰਾ ਹੋ ਗਿਆ। ਅੱਜ ਇੱਥੇ ਸਮਾਪਤੀ ਹੈ ਜੀ। ਇਸ ਪ੍ਰਕਾਰ ਕਰ ਤਿੰਨ ਹੈ ਨਿਹਾਲਾ, ਬਾਹਰੋ ਗਮਨੇ ਪ੍ਰਭੂ ਕਿਰਪਾਲਾ, ਅਪਰੋ ਗ੍ਰਾਮ ਮਹਿ ਬੈਠੇ ਜਾਈ, ਹੁਤੋ ਸਿੱਖ ਇੱਕ ਤਾਹਾਂ ਵਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂਕੇ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਮ, ਰੱਖੋ ਹੀ ਐ ਪੁਰੋਇ। ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਚਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ। ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ। ਤੂੰ ਠਾਕੁਰ ਤੂੰ।